ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰੂ ਸ਼ਬਦ ਕਮਾਏ ਜਿਨ ਜਿੱਥੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਸ੍ਰੀ ਮੁਖ ਵਾਕ ਸਾਹਿਬ ਕੇ ਗੁਣ ਨਾਨਕ ਗਾਵੈ ਮਾਸਪੁਰੀ ਵਿੱਚ ਆਖ ਮਸੋਲਾ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੈ ਵੱਖ ਅਕੇਲਾ ਸੱਚਾ ਸੋ ਸਾਹਿਬ ਸੱਚ ਤਪਾਵਸ ਸੱਚੜਾ ਨਿਆਉ ਕਰੇ ਗੁਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲ ਸੀ ਬੋਲਾ ਅਵਨ ਅਠੱਤਰ ਜਾਨ ਸਤਾਨਵੇਂ ਹੋਰ ਭੀ ਉੱਠਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ ਸ੍ਰੀ ਮੁਖ ਵਾਕ ਸਾਹਿਬ ਕੇ ਗੁਣ ਨਾਨਕ ਗਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਤ ਜੀ ਅੰਮ੍ਰਿਤ ਵੇਲੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਮਹਾਨ ਸੁੰਦਰ ਦੀ ਬਾਨ ਸਜ ਰਿਹਾ ਹੈ ਪ੍ਰਕਾਸ਼ ਸੇਵਾ ਤੋਂ ਉਪਰੰਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਜਪ ਬਾਣੀ ਦਾ ਜਾਪ ਤਸਾ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਸ੍ਰੀ ਆਸਾ ਜੀ ਦੀ ਆਵਾਜ਼ ਦੇ ਸਿਰਲੇਖ ਹੇਠ ਜੋ ਉਚਾਰਨ ਕੀਤੀ ਹੋਈ ਬਾਣੀ ਹੈ ਉਹਦਾ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ। ਕੀਰਤਨ ਤੋਂ ਉਪਰੰਤ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਹੀ ਆਪਣਾ ਇਤਿਹਾਸ ਚੱਲ ਰਿਹਾ ਹੈ, ਉਹਦੇ ਵਿੱਚੋਂ ਲੜੀਵਾਰ ਰੂਪ ਵਿੱਚ ਪ੍ਰਸੰਗ ਸਰਵਣ ਕਰਦੇ ਹਾਂ। ਜਿਸ ਤਰ੍ਹਾਂ ਆਪ ਜੀ ਇਹ ਮਨਾਵਾਰ ਲਿਖੇ ਗਏ ਬਾਹਰ ਬਾਹਰ ਜਿੱਥੇ ਅੱਜ ਕਰੋੜੀ ਸਾਹਿਬ ਗੁਰਦੁਆਰਾ ਸਵਾਏ ਮਾਨ ਹੈ, ਇੱਥੇ ਆਪ ਜੀ ਸਜ ਗਏ। ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਸਾਧੂ ਸੰਤ, ਉਹ ਵੀ ਆਪ ਜੀ ਦੇ ਨਾਲ ਹੀ ਆ ਪਹੁੰਚੇ। ਸਾਰੀ ਦਿਹਾੜੀ ਗੁਰੂ ਮਹਾਰਾਜ ਜੀ ਇੱਥੇ ਬੈਠੇ ਰਹੇ। ਏਮਨਾਬਾਦ ਦੇ ਜਿੰਨੇ ਵੀ ਪਠਾਣ ਆ, ਉਹਨਾਂ ਦੇ ਵਿੱਚੋਂ ਕੋਈ ਵੀ ਗੁਰੂ ਮਹਾਰਾਜ ਦੀ ਦੇਖ ਰੇਖ ਸੇਵਾ ਟਹਿਲ ਕਰਨ ਲਈ ਨਹੀਂ ਆਇਆ ਹੈ। ਬਹੁਤੇ ਘਰਾਂ ਵਿੱਚ ਨਿਕਾਹ ਹੋਏ ਹੈ, ਖੁਸ਼ੀਆਂ ਦੇ ਵਿੱਚ ਬਾਜੇ ਕੇ ਬੱਜ ਰਹੇ ਖੜਕ ਰਹੇ ਹੈ। ਜਦੋਂ ਸ਼ਾਮ ਹੋ ਗਈ, ਹਨੇਰਾ ਜਿਹਾ ਹੋ ਚੱਲਿਆ ਹੈ, ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹ ਸਾਧੂਆਂ ਨੂੰ ਕਹਿਣ ਲੱਗੇ ਵੀ ਚਲੋ, ਜੇ ਕੋਈ ਨਹੀਂ ਤੁਹਾਡੀ ਸੇਵਾ ਟਹਿਲ ਕਰਨ ਲਈ ਆਇਆ ਹੈ, ਭੋਜਨ ਲੈ ਕੇ ਨਹੀਂ ਆਇਆ ਹੈ, ਤਾਂ ਤੁਸੀਂ ਆਪ ਹੀ ਇਹਨਾਂ ਨਾਲ ਨਗਰ ਵਿੱਚ ਚਲੇ ਜਾਓ, ਮੰਗ ਕੇ ਸੁੱਕਾ ਰਸ ਪਾਣੀ ਲੈ ਆਓ ਅਤੇ ਬਣਾ ਕੇ ਛਕ ਛਕਾ ਲਵੋ। ਭਾਈ ਮਰਦਾਨਾ ਜੀ ਨੂੰ ਕਿਹਾ ਵੀ ਦੋ ਸਾਧੂ ਨਾਲ ਲੈ ਕੇ ਤੂੰ ਚਲਾ ਜਾ ਸ਼ਹਿਰ ਵਿੱਚ। ਅਤੇ ਆਉਂਦਿਆਂ ਹੋਇਆਂ ਭਾਈ ਲਾਲੋ ਜੀ ਨੂੰ ਆਪਣੇ ਨਾਲ ਲਿਆਉਣਾ, ਸਾਧੂ ਲਾ ਕੇ। ਭਾਈ ਮਰਦਾਨਾ ਜੀ ਮਹਾਰਾਜ ਦੇ ਹੁਕਮ ਨੂੰ ਮੰਨਦਾ ਹੋਇਆ ਦੋ ਸਾਧੂਆਂ ਨੂੰ ਨਾਲ ਲੈ ਕੇ ਜਦੋਂ ਏਮਨਾਬਾਦ ਵਿੱਚ ਚਲਿਆ ਗਿਆ ਹੈ, ਅਤੇ ਘਰਾਂ ਵਿੱਚ ਜਿਹੜੇ ਕੋਈ ਉਹ ਪਠਾਨ ਉਹਨਾਂ ਦੇ ਕੋਲੋਂ ਅੰਨ ਦੀ ਮੰਗ ਕਰ ਰਹੇ, ਰਸ ਆਟਾ ਦਾਲ ਦੀ ਮੰਗ ਰਹੇ ਹੈ, ਸੁਣ ਤਾਂ ਲੈਂਦੇ ਹੈ, ਕੋਈ ਜਵਾਬ ਦਿੰਦੇ ਨਹੀਂ, ਹਾਂ ਨਾ ਕਹਿੰਦੇ ਨਹੀਂ ਹੈ। ਅਖੀਰੀ ਫਿਰਦੇ ਫਰਾਂਦੇ ਇਹ ਸਾਧੂ ਅਤੇ ਭਾਈ ਮਰਦਾਨਾ ਜੀ ਖਾਣ ਦੇ ਘਰ ਦੇ ਵਿੱਚ, ਉਹ ਖੁਸ਼ੀ ਦਾ ਸਮਾਂ ਸੀ, ਨਿਕਾਹ ਪੜਿਆ ਹੋਇਆ ਸੀ, ਵਿਆਹ ਹੋਇਆ ਹੋਇਆ ਸੀ, ਉੱਥੇ ਦਰਵਾਜ਼ੇ ਅੱਗੇ ਖੜ ਕੇ ਰਸ ਪਾਣੀ ਦੀ ਮੰਗ ਕਰਨ ਲੱਗ ਪਏ। ਬਾਹਰੋਂ ਜਿਹੜੇ ਲੋਕ ਆ ਖਾ ਪੀ ਕੇ ਚਲੇ ਜਾ ਰਹੇ ਹੈ, ਇਹਨਾਂ ਦੀ ਕੋਈ ਨਹੀਂ ਸੁਣ ਸੁਣਾ ਰਿਹਾ। ਜਦੋਂ ਇਸ ਤਰ੍ਹਾਂ ਇਹ ਕਿਹਾ, ਇਹਨਾਂ ਨੇ ਇੱਕ ਬਾਹਰੋਂ ਕੋਈ ਰੱਜਿਆ ਪੀਜਿਆ ਸ਼ਰਾਬ ਕਬਾਬ ਨਾਲ ਪਠਾਨ ਆਇਆ ਹੈ, ਉਹਨੇ ਭਾਈ ਮਰਦਾਨਾ ਜੀ ਨੂੰ ਧੱਕਾ ਮਾਰ ਦਿੱਤਾ ਹੈ। ਧੱਕਾ ਵਜਣ ਕਰਕੇ ਭਾਈ ਮਰਦਾਨਾ ਜੀ ਉਲਟ ਕੇ ਧਰਤੀ 'ਤੇ ਲੱਗ ਪਏ। ਬੜੀ ਤਕੜੀ ਸੱਟ ਜੀ ਵੱਜ ਗਈ ਹੈ ਚੋਟ ਲੱਗਣ ਤੋਂ। ਫਿਰ ਉਹ ਸਾਧੂਆਂ ਨੂੰ ਨਾਲ ਲੈ ਕੇ ਭਾਈ ਲਾਲੋ ਜੀ ਨੂੰ ਬੁਲਾ ਕੇ ਨਾਲ ਲੈ ਆਏ ਅਤੇ ਸਾਰੀ ਕਹਾਣੀ ਦੱਸੀ ਕਿ ਮਹਾਰਾਜ ਇਹ ਲੋਕ ਤਾਂ ਬਹੁਤ ਇਮਨਾਬਾਦੀ ਹੰਕਾਰੀ ਹੈ, ਗਿਆਨੀ ਹੈ, ਵੀ ਸੇਵਾ ਤਾਂ ਕੀ ਕਰਨੀ ਸੀ, ਉਲਟਾ ਮਾਰਾ ਇਹਨਾਂ ਨੇ ਧੱਕੇ ਮਾਰੇ ਤੁਹਾਡੇ ਸਾਥੀ ਦੇ ਰਬਾਬੀ ਦੇ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਸੁਣਿਆ ਹੈ, ਫਿਰ ਆਪ ਬਹੁਤ ਨਾਰਾਜ਼ ਹੋ ਗਏ। ਹੋਏ ਜਿਹੋ ਜਿਹਾ ਇਹਨਾਂ ਨੂੰ ਅੱਗੇ ਇਹ ਗੁਨਾਹ ਕੀਤੇ ਦਾ ਫਲ ਮਿਲਣਾ ਹੈ। ਆਪ ਜੀ ਨੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੇ ਪਾਪਾਂ ਦਾ ਫਲ ਮਿਲਣਾ ਹੈ। ਆਪਣੇ ਵਾਕਾਰ ਬਿੰਦ ਭਾਈ ਲਾਲੋ ਜੀ ਨੂੰ ਸੰਬੋਧਨ ਕਰਦਿਆਂ ਹੋਇਆਂ ਇੱਕ ਸ਼ਬਦ ਉਚਾਰਨ ਕੀਤਾ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਇਹ ਤੈਸਰਾ ਕਰੀ ਗਿਆਨ ਬੇ ਲਾਲੋ। ਇਹ ਭਾਈ ਲਾਲੋ, ਇਸ ਤਰ੍ਹਾਂ ਦੀ ਵਾਹਿਗੁਰੂ ਵੱਲੋਂ ਮੈਨੂੰ ਹੁਕਮ ਰੂਪੀ ਬਾਣੀ ਆ ਰਹੀ ਹੈ, ਵਾਹਿਗੁਰੂ ਦਾ ਹੁਕਮ ਆ ਰਿਹਾ ਹੈ, ਉਹ ਜਿਹਾ ਅਸੀਂ ਤੈਨੂੰ ਗਿਆਨ ਕਥਨ ਕਰਦੇ ਹਾਂ, ਉਹ ਜਿਹਾ ਤੈਨੂੰ ਗਿਆਨ ਕੀ ਜਣਾਉਣਾ ਕਰਦੇ, ਸਮਝਾਉਣਾ ਕਰਦੇ ਹਾਂ। ਉਹ ਕੀ ਹੈ ਵੀ ਪਾਪ ਕੀ ਜੰਜਲੈ ਕਾਵਲ ਉਤਾਇਆ। ਇਹ ਏਵਨਾਬਾਦੀ ਪਠਾਣਾਂ ਨੇ ਬੜੇ ਬੜੇ ਵਜਰ ਪਾਪ ਕੀਤੇ ਹੈ, ਉਹਨਾਂ ਪਾਪਾਂ ਨੇ ਕਾਬਲ ਸ਼ਹਿਰ ਵਿੱਚ ਜਾ ਕੇ ਮੁਗਲਾਂ ਦਾ ਸਰੀਰ ਧਾਰਨ ਕਰ ਲਿਆ ਹੈ, ਅਤੇ ਜਿਹੜਾ ਬਾਬਰ ਪਾਤਸ਼ਾਹ ਹੈ ਉਹ ਜਿਵੇਂ ਜੱਜ ਦਾ ਲਾਣਾ ਹੋਵੇ, ਅਤੇ ਜਿਹੜੇ ਪਠਾਣ ਹੈ ਉਹ ਜਿਹੜੇ ਮੁਗਲ ਹੈ, ਜਿਹਨਾਂ ਪਾਪਾਂ ਨੇ ਸਰੀਰ ਧਾਰੇ ਹੋਏ, ਉਹ ਜੰਜ ਬਰਾਤ ਬਣ ਕੇ ਆ ਰਿਹਾ ਧਾਵਾ ਕਰਕੇ। ਇੱਥੇ ਵੀ ਹੁਣ ਜਿਹੜਾ ਬਾਬਰ ਹੈ, ਜੋਰੀ ਮੰਗੈ ਦਾਨ ਵੇ ਲਾਲੋ। ਇਸ ਤਰ੍ਹਾਂ ਇਸਤਰੀਆਂ ਦਾ ਕਹਿੰਦੇ ਦਾਨ ਮੰਗੇ, ਜ਼ਬਰਦਸਤੀ ਇੱਥੇ ਜ਼ੋਰ ਜ਼ੁਲਮ ਕਰਕੇ ਇਹਨਾਂ ਨੂੰ ਲੁੱਟੇ ਕੁੱਟੇਗਾ, ਤੰਗ ਕਰੇਗਾ। ਅਤੇ ਇਸ ਤਰ੍ਹਾਂ ਇੱਥੇ ਜਿਹੜੇ ਕੋਈ ਪਠਾਣਾ ਵਿੱਚ ਸ਼ਰਮ ਅਤੇ ਧਰਮ ਹੈ, ਇਹ ਤਾਂ ਲੁਕ ਛਿਪ ਕੇ ਪਰੇ ਹੋ ਕੇ ਖੜ ਗਏ। ਅਤੇ ਅਗਰ ਪੜੈ ਸੈਤਾਨ ਵੀ ਲਾਲੋ, ਹੁਣ ਤਾਂ ਜਿਹੜਾ ਇਹ ਕੂੜ ਫਿਰੈ ਪ੍ਰਧਾਨ ਵੇ ਲਾਲੋ, ਜਿਹੜਾ ਕੂੜ ਆ ਉਹੀ ਮੁਖੀ ਹੋਇਆ ਫਿਰਤੇ ਫਿਰ ਰਿਹਾ ਹੈ ਜਾਂ ਫਿਰੇਗਾ, ਝੂਠ ਹੀ ਮੁਖੀ ਹੋਇਆ ਫਿਰੇਗਾ। ਜਿਹੜੇ ਕੋਈ ਕਾਜੀ ਲੋਕ ਫਤਵੇ ਲਾਉਂਦੇ ਆ ਜਾਂ ਨਿਕਾਹ ਨਕਰਾਉਂਦੇ ਬ੍ਰਾਹਮਣ ਕੋਈ ਫੇਰੇ ਫੁਰੇ, ਜੇਕਰ ਉਹਨਾਂ ਦੀ ਗੱਲ ਹੁਣ ਰਹਿ ਚੁੱਕੀ ਹੈ, ਉਹਨਾਂ ਦੀ ਕੋਈ ਨਹੀਂ ਸੁਣੇਗਾ, ਕੋਈ ਨਹੀਂ ਪੁੱਛ ਪੜਤਾਲ ਹੋਏਗੀ। ਇੱਥੇ ਤਾਂ ਹੁਣ ਜਿਹੜਾ ਸ਼ੈਤਾਨ ਕਾਮ ਹੈ ਉਹੀ ਅਗਰ ਕੀ ਨਿਕਾਹ ਪੜੇਗਾ, ਪਾਵਰ ਜ਼ਬਰਦਸਤੀ ਇੱਥੋਂ ਦੀਆਂ ਜਿਹੜੀਆਂ ਪਠਾਣੀਆਂ ਹੈ ਉਹਨਾਂ ਦੇ ਨਾਲ ਬਲਾਤਕਾਰ ਕੀਤੇ ਜਾਣਗੇ, ਉਹਨਾਂ ਨਾਲ ਵਿਚਾਰ ਹੋਏਗਾ, ਤਿੰਗੋ ਜੋਰੀ ਹੋਏਗੀ। ਜਿਹੜੀਆਂ ਮੁਸਲਮਾਨੀਆਂ ਪਠਾਣੀਆਂ ਕਿਤੇ ਵਾਦਕ ਪੜ੍ਹਦੀਆਂ ਹਨ, ਇਹ ਕਹਿੰਦੀਆਂ ਖੁਦਾ ਸਾਰਿਆਂ ਵਿੱਚ ਹੈ, ਪਰ ਉਹ ਖੁਦਾ ਦਾ ਸਿਮਰ ਨਹੀਂ ਕਰ ਰਹੀਆਂ। ਕਹਿੰਦੇ ਉਹ ਇਸ ਤਰ੍ਹਾਂ ਕਸ਼ਟ ਮੈਂ ਕਰਾਂ ਖੁਦਾਏ ਵੇ ਲਾਲੋ, ਜਦੋਂ ਦੁੱਖ ਹੋਊਗਾ ਉਦੋਂ ਕਹਿਣਗੇ ਹੇ ਖੁਦਾ ਹੇ ਖੁਦਾ ਇਹ ਕੀ ਤੂੰ ਕਰ ਕਰਾ ਰਿਹਾ ਹੈ। ਇਸੇ ਤਰ੍ਹਾਂ ਜਿਹੜੀਆਂ ਨੀਚ ਜਾਤ ਦੀਆਂ ਹਨ, ਹੋਰ ਜਿਹੜੀਆਂ ਹਿੰਦੂਆਂ ਦੇ ਘਰ ਵਾਲੀਆਂ ਹਿੰਦਵਾਣੀਆਂ ਹਨ, ਇਹ ਵੀ ਇਸੇ ਲੇਖੇ ਕਹਿੰਦੇ ਲਾਈਆਂ ਜਾਣਗੀਆਂ, ਪਰ ਇਹਨਾਂ ਦੀ ਜਿੱਥਰੋਂ ਲਾਹੀ ਲਾਈ ਜਾਏਗੀ ਇਹਨਾਂ ਨਾਲ ਬੁਰੀ ਹੋਏਗੀ। ਇੱਥੇ ਹੁਣ ਆ ਜੰਗ ਜੁੱਧ ਦੇ ਕਹਿੰਦੇ ਸੋਹਲੇ ਗਾਏ ਜਾਣਗੇ, ਬਹੁ ਜਿਹੜਾ ਮਾਰ ਲਓ ਆਖਣਗੇ ਨਾ ਆ ਕੇ ਮੁਗਲ, ਇਹੀ ਇੱਥੇ ਗੀਤ ਗਾਏ ਜਾਣਗੇ। ਅਤੇ ਲਹੂ ਦਾ ਇੱਥੇ ਕੇਸਰ ਪਾਇਆ ਜਾਏ, ਜਾਂ ਜਿਸ ਸਿਰ 'ਤੇ ਕੇਸਰ ਦੀ ਕਟੋਰੀ ਪਾਈ ਦੀ, ਕਹਿੰਦੇ ਇੱਥੇ ਲਹੂ ਹੀ ਪਾਇਆ ਜਾਏਗਾ, ਲਹੂ ਲੁਹਾਣ ਹੋਣਗੇ। ਇਸ ਤਰ੍ਹਾਂ ਦੇ ਜਦੋਂ ਗੁਰੂ ਮਹਾਰਾਜ ਨੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਕੋਈ ਭਾਣਾ ਵਰਤਦਾ ਉਹ ਲਫ਼ਜ਼ ਕਹਿ ਦਿੱਤੇ, ਅਤੇ ਭਾਈ ਲਾਲੋ ਜੀ ਕਹਿਣ ਲੱਗੇ ਮਹਾਰਾਜ ਇਹ ਜਿਹੜੇ ਕੋਈ ਪਠਾਨ ਹੈ ਇਹਨਾਂ ਨੂੰ ਸਜ਼ਾ ਦੇਣ ਵਾਸਤੇ ਜਿਹੜੇ ਕੋਈ ਉਹ ਮੁਗਲ ਹੈ ਇੱਥੇ ਆ ਜਾਣਗੇ, ਇੱਥੋਂ ਫਿਰ ਮਹਾਰਾਜ ਜਿਹੜੇ ਮੁਗਲ ਹੈ ਜਾਣਗੇ ਕਦੋਂ, ਅਤੇ ਇਹ ਵੀ ਦੱਸ ਦਿਓ ਕਿਉਂਕਿ ਇਹਨਾਂ ਪਠਾਣਾਂ ਨੇ ਬੜੇ ਗੁਨਾਹ ਕੀਤੇ ਹੈ, ਉਪਦਰਵ ਕੀਤੇ, ਉਹਨਾਂ ਦਾ ਫਲ ਤਾਂ ਇਹਨਾਂ ਨੂੰ ਮਿਲਣਾ ਹੀ ਮਿਲਣਾ ਹੈ, ਇਹ ਬੜੇ ਹੰਕਾਰ ਵਿੱਚ ਅੰਨੇ ਹੋਏ ਫਿਰਦੇ ਹੈ। ਅਤੇ ਜਿਹੜੀ ਇਹ ਆਪ ਜੀ ਦੇ ਰਵਾਪੀ ਦੀ ਕੀਰਤੀਆਂ ਦੀ ਅਵਗਿਆ ਕੀਤੀ, ਧੱਕੇ ਧੁੱਕੇ ਮਾਰੇ, ਇਹਦਾ ਫਲ ਤਾਂ ਇਹਨਾਂ ਨੂੰ ਮਿਲਣਾ ਹੀ ਹੈ। ਹੁਣ ਦੱਸੋ ਮਹਾਰਾਜ ਵੀ ਇਹ ਕਦੋਂ ਆਉਣਗੇ, ਕਦੋਂ ਇੱਥੋਂ ਚਲੇ ਜਾਣਗੇ, ਮੁਗਲਾਂ ਦਾ ਰਾਜ ਭਾ ਕਦੋਂ ਤੱਕ ਰਹੇਗਾ, ਕਦੋਂ ਇੱਥੇ ਖਤਮ ਹੋਵੇਗਾ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਆਪਣੇ ਮੁਖਾਰਬਿੰਦ ਅਗਲੀ ਜਿਹੜੀ ਪੌੜੀ ਉਚਾਰਨ ਕਰਕੇ ਭਾਈ ਲਾਲੋ ਜੀ ਨੂੰ ਦੱਸਿਆ ਸੀ, ਉਹ ਪ੍ਰਸੰਗ ਪ੍ਰਾਰੰਭ ਹੋ ਰਿਹਾ ਸ਼ਬਦ ਰਾਹੀਂ। ਉਹ ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਸਾਹਿਬ ਕੇ ਗੁਣ ਨਾਨਕ ਗਾਵੇ। ਲਾਲੋ ਜੀ ਨੂੰ ਸੁਬੋਧਨ ਕਰਕੇ ਕਹਿੰਦੇ ਵੀ ਅਸੀਂ ਤਾਂ ਜੋ ਸਾਹਿਬ ਮਾਲਕ ਹੈ ਉਹਦੇ ਜਿਹੜੇ ਦੈਵੀ ਗੁਣ ਹੈ ਵੀ ਉਹ ਗਰੀਬ ਨਵਾਜ਼ ਹੈ, ਉਹ ਕਿਰਤ ਘਣਾ ਨੂੰ ਪਾਲਦਾ, ਪ੍ਰਭ ਨਾਨਕ ਸਰਬਖਸ਼ਿੰਦ ਹੈ, ਉਹ ਦਿਆਲੂ ਕਿਰਪਾਲੂ ਹੈ। ਇਸ ਤਰ੍ਹਾਂ ਜੋ ਮਾਲਕ ਉਹਦੇ ਅਸੀਂ ਗੁਣ ਗਾਉਂਦੇ ਹਾਂ, ਗੁਣ ਕਥਨ ਕਰਦੇ ਹਾਂ। ਮਾਸਪੁਰੀ ਵਿੱਚ ਆਖ ਮਸੋਲਾ। ਇਹ ਜਿਹੜੀ ਇਮਨਾਬਾਦ ਹੈ ਪੁਰੀ, ਇਹਦੇ ਵਿੱਚ ਕਹਿੰਦੇ ਹਰ ਪਾਸੇ ਮਾਸ ਹੀ ਮਾਸ ਖਿਲ ਰਿਹਾ ਹੋਏਗਾ, ਮਾਸ ਹੀ ਮਾਸ ਹੋਵੇਗਾ। ਇਹ ਵੀ ਜਿਹੜਾ ਵਾਹਿਗੁਰੂ ਦਾ ਮਸੋਲਾ ਕੀ ਹੈ ਮਸ਼ਵਰਾ ਹੈ, ਵਾਹਿਗੁਰੂ ਦਾ ਮਸੋਲਾ ਕੀ ਵਿਚਾਰ ਹੈ, ਇਹ ਅਸੀਂ ਤੈਨੂੰ ਆਖ ਦਿੱਤਾ ਕਹਿ ਦਿੱਤਾ ਹੈ ਜਾਂ ਇਹ ਆਖਦੇ ਹਾਂ ਮਸੋਲਾ ਕੀਏ ਬਾਕ ਬਚਨ ਵੀ ਏਵਨਾ ਬਾਦਪੁਰੀ ਵਿੱਚ ਹਰ ਪਾਸੇ ਮਾਸ ਹੀ ਮਾਸ ਹੋਵੇਗਾ ਜਾਂ ਸਾਹਿਬ ਕੇ ਗੁਣ ਗਾ ਨਾਨਕ ਗਾਵੇ ਅਸੀਂ ਵਾਹਿਗੁਰੂ ਦੇ ਗੁਣ ਗਾਉਂਦੇ ਹਾਂ ਇਹ ਮਾਸ ਦੀ ਪੁਰੀ ਜਿਹੜੀ ਮਨੁੱਖਾ ਦੇਹ ਹੈ ਇਹਦੇ ਵਿੱਚ ਬੈਠੇ ਹੋਏ ਇਹ ਵਚਨ ਤੈਨੂੰ ਕਹਿੰਦੇ ਹਾਂ ਜਿਨ ਉਪਾਈ ਰੰਗ ਰਵਾਈ ਜਿਸ ਪਰਮੇਸ਼ਰ ਨੇ ਵੀ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਰੰਗਾਂ ਰੰਗਾਂ ਦੀ ਤਰ੍ਹਾਂ ਤਰ੍ਹਾਂ ਦੀ ਰੰਗਾਂ ਵਿੱਚ ਰਚਾਈ ਹੋਈ ਹੈ ਬੈਠਾ ਵੇਖੈ ਵੱਖ ਇਕੇਲਾ ਵਾਹਿਗੁਰੂ ਕਹਿੰਦੇ ਬੈਠਾ ਹੋਇਆ ਹੁਣ ਵੱਖਰਾ ਹੋ ਕੇ ਇਕੱਲਾ ਹੋ ਕੇ ਵੇਖ ਰਿਹਾ ਤੇ ਜੋ ਇੱਥੇ ਪਾਣਾ ਬਰਸੇਗਾ ਉਹ ਵੀ ਵੱਖਰਾ ਇਕੱਲਾ ਹੋ ਕੇ ਇੱਥੇ ਬੈਠਾ ਵੇਖੇਗਾ ਵੀ ਜੋ ਕੀਤਾ ਉਹਦਾ ਫਲ ਇਹਨਾਂ ਨੂੰ ਮਿਲ ਰਿਹਾ ਹੈ ਸੱਚਾ ਸੋ ਸਾਹਿਬ ਸੱਚ ਤਪਾਵਸ ਜਿਹੜਾ ਪਰਮੇਸ਼ਰ ਹੈ ਭਾਈ ਲਾਲੋ ਉਹ ਆਪ ਸੱਚਾ ਹੈ ਮਾਲਕ ਤੇ ਉਹਦਾ ਜਿਹੜਾ ਤਪਾਵਸ ਕੀ ਹੈ ਕਿ ਨਿਆਂ ਇਨਸਾਫ ਹੈ ਉਹ ਵੀ ਸੱਚਾ ਹੈ ਉਹਦੇ ਵਿੱਚ ਕੋਈ ਰਲਾ ਮਿਲਾ ਨਹੀਂ ਵੀ ਕੋਈ ਖਾ ਪੀ ਕੇ ਵੱਡੀ ਵੁੱਡੀ ਲੈ ਕੇ ਕਿਸੇ ਨਾਲ ਅਨਿਆ ਕਰ ਦੇਵੇ ਇਨਸਾਫੀ ਕਰ ਦੇਵੇ ਉਹ ਆਮ ਮਾਲਕ ਵਾਹਿਗੁਰੂ ਸੱਚਾ ਹੈ ਉਹਦਾ ਜਿਹੜਾ ਨਿਆਂ ਹੈ ਇਨਸਾਫ ਉਹ ਵੀ ਸੱਚਾ ਹੈ ਸਹੀ ਹੈ ਸੱਚੜਾ ਨਿਆਉ ਕਰੇ ਗੁਮਸੋਲਾ ਆਉਣ ਵਾਲੇ ਸਮੇਂ ਵਿੱਚ ਵੀ ਇਹ ਤੈਨੂੰ ਵਾਹਿਗੁਰੂ ਦਾ ਮਸੋਲਾ ਕੀ ਵਿਚਾਰ ਦੱਸਦੇ ਹੈ ਵਾਹਿਗੁਰੂ ਦੀ ਸਲਾਹ ਦੱਸਦੇ ਵੀ ਆਉਣ ਵਾਲੇ ਸਮੇਂ ਵਿੱਚ ਵੀ ਉਹ ਜਿਹੜਾ ਨਿਆਂ ਨਾ ਸੱਚਾਈ ਕਰੇਗਾ ਸਹੀ ਕਰੇਗਾ ਯਥਾਰਥ ਨਿਆਂ ਕਰੇਗਾ ਹਾਏ ਅਸੀਂ ਤੈਨੂੰ ਮਸੋਲਾ ਕੀ ਬਚਨ ਕਹਿੰਦੇ ਹਾਂ ਆਪਣਾ ਵਿਚਾਰ ਦੱਸਦੇ ਹਾਂ ਮੁੱਖ ਰੂਪ ਵਿੱਚ ਵਾਹਿਗੁਰੂ ਦਾ ਜਿਹੜਾ ਮਸੋਲਾ ਕੀ ਹੈ ਮਸ਼ਵਰਾ ਹੈ ਵਾਹਿਗੁਰੂ ਦਾ ਵਿਚਾਰ ਹੈ ਵਾਹਿਗੁਰੂ ਦੀ ਸਲਾਹ ਹੈ ਜਾਂ ਵਾਹਿਗੁਰੂ ਦਾ ਜਿਵੇਂ ਮਸੋਲਾ ਹੁਕਮ ਹੈ ਉਹ ਦੱਸਦੇ ਹਾਂ ਵੀ ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚਾ ਨਿਆਂਈ ਕਰੇਗਾ ਇਨਸਾਫ ਕਰੇਗਾ ਕਾਇਆ ਕੱਪੜ ਟੁੱਕ ਟੁੱਕ ਹੋਸੀ ਜਿਹੜੇ ਕੋਈ ਪਠਾਨ ਹੈ ਨਾ ਇੱਥੋਂ ਦੇ ਜਿਨ੍ਹਾਂ ਨੇ ਅਮਰਦਾਨੇ ਨੂੰ ਧੱਕੇ ਮਾਰੇ ਹੈ ਇਹਨਾਂ ਦੇ ਜਿਹੜੇ ਸਰੀਰ ਰੂਪੀ ਕੱਪੜੇ ਜੇ ਹੈ ਕਹਿੰਦੇ ਟੁਕੜੇ ਟੁਕੜੇ ਹੋ ਜਾਣਗੇ ਜਿਵੇਂ ਦਰਜੀ ਕੈਂਚੀ ਨਾਲ ਵੱਢ ਵੱਢ ਕੇ ਕੱਪੜਿਆਂ ਨੂੰ ਟੁਕੜੇ ਟੁਕੜੇ ਕਰਕੇ ਸਿੱਟ ਦਿੰਦਾ ਹੈ ਉਹ ਕਹਿੰਦੇ ਸਰੀਰ ਰੂਪੀ ਕੱਪੜੇ ਜੇ ਪਠਾਣਾਂ ਦੇ ਟੁਕੜੇ ਟੁਕੜੇ ਸਾਰਿਆਂ ਦੇ ਹੋ ਜਾਵਣਗੇ ਖਿਲਰ ਜਾਣਗੇ ਇਹ ਸਾਰੇ ਹੀ ਸਰੀਰ ਹਿੰਦੁਸਤਾਨ ਸਮਾਲ ਸੀ ਬੋਲਾ ਜਿਹੜੇ ਹਿੰਦੁਸਤਾਨੀ ਲੋਕ ਸਾਡੇ ਜਿਹੜੇ ਬੋਲ ਹੈ ਬਚਨ ਇਹਨਾਂ ਨੂੰ ਕਹਿੰਦੇ ਆਉਣ ਵਾਲੇ ਸਮੇਂ ਵਿੱਚ ਸੰਭਾਲ ਸਿੱਖੀ ਯਾਦ ਕਰਿਆ ਕਰਨਗੇ ਸੰਭਾਲਿਆ ਕਰਨਗੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਵਾਹ ਕਹੇ ਸੀ ਉਹ ਪਠਾਣਾਂ ਦੇ ਤਾਈਂ ਵੀ ਉਵੇਂ ਹੀ ਆਪਣਾ ਵਰਤਿਆ ਪਠਾਣਾਂ ਨਾਲ ਹੋਈ ਸੀ ਉਹਨਾਂ ਦੇ ਸਰੀਰ ਕੱਪੜੇ ਪਾ ਗਏ ਸੀ ਹਰ ਪਾਸੇ ਇਸੇ ਤਰ੍ਹਾਂ ਜਿਹੜਾ ਮਾਸ ਹੀ ਮਾਸ ਖਿਲਰ ਗਿਆ ਸੀ ਸਾਡੇ ਬਚਨਾਂ ਨੂੰ ਜਿਹੜੇ ਹਿੰਦੁਸਤਾਨੀ ਲੋਕ ਸੰਭਾਲਿਆ ਕਰਨਗੇ ਚੇਤੇ ਯਾਦ ਕਰਿਆ ਕਰਨਗੇ ਆਵਨ 78 ਜਾਨ 97 ਇਹ ਭਾਈ ਵਾਲਾ ਲੋ ਇਹ ਜਿਹੜੇ ਮੁਗਲ ਹੈ ਨਾ ਕਹਿੰਦੇ ਇਹ 78 ਵਿਕਰਮੀ ਸੰਮਤ ਵਿੱਚ ਆਉਣਗੇ ਅਤੇ 97 ਵਿੱਚ ਚਲੇ ਜਾਣਗੇ ਕਿਉਂਕਿ ਉਦੋਂ 1500 ਵਿਕਰਮੀ ਸੰਮਤ ਚੱਲ ਰਿਹਾ ਸੀ ਇਸ ਕਰਕੇ ਉਹ ਸੰਮਤ ਦਾ ਨਾਂ ਵਿਕਰਮੀ ਨਹੀਂ ਲਿਆ ਹੈ ਦੂਜਾ ਇਹਦੇ ਵਿੱਚ ਇਹ ਵੀ ਰਾਜ ਹੈ ਵੀ ਜਦੋਂ ਵੀ 78 ਵਿਕਰਮੀ ਸੰਮਤ ਆਇਆ ਕਰੂਗਾ ਅਤੇ 97 ਵਿਕਰਮੀ ਸੱਲਾ ਆਇਆ ਕਰੂਗਾ ਉਦੋਂ ਨੂੰ ਕੋਈ ਨਾ ਕੋਈ ਇੱਥੇ ਭਾਣਾ ਵਰਤਿਆ ਕਰੂਗਾ ਇਸ ਕਰਕੇ ਮਹਾਰਾਜ ਉਹ ਵਿਕਰਮੀ ਸੰਮਤ ਦਾ ਨਾਂ ਨਹੀਂ ਲੈ ਰਹੇ ਕਹਿੰਦੇ ਵਿਕਰਮੀ ਸੰਮਤ ਜਿਹੜਾ 1578 ਹੈ ਇਹਦੇ ਵਿੱਚ ਮੁਗਲਾਂ ਦਾ ਰਾਜ ਭਾਗ ਇੱਥੇ ਆ ਜਾਵੇਗਾ ਅਤੇ 1797 ਬਿਕਰਮੀ ਦੇ ਵਿੱਚ ਇਹਨਾਂ ਦਾ ਰਾਜ ਭਾਗ ਇੱਥੋਂ ਚਲਾ ਜਾਏਗਾ। ਇਹ ਚਲੇ ਜਾਣਗੇ ਮੁਗਲ ਹੋਰ ਭੀ ਉੱਠ ਸੀ ਮਰਦ ਕਚੇਲਾ ਇਸੇ ਕਹਿੰਦੇ ਸਮੇਂ ਦੇ ਵਿੱਚ ਹੋਰ ਵੀ ਇੱਕ ਜਿਹੜਾ ਮਹਾਨ ਮਰਦ ਹੈ ਉਹ ਉੱਠੇਗਾ ਅਤੇ ਉਹਦਾ ਅੱਗੇ ਚੇਲਾ ਵੀ ਉੱਠ ਖੜਾ ਹੋਏਗਾ, ਸਾਵਧਾਨ ਹੋ ਜਾਏਗਾ ਵੀ ਮਰਦ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਚੇਲਾ ਜਿਹੜੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਾਂ ਇਸੇ ਤਰ੍ਹਾਂ ਮਰਦ ਬੈ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਵੀ ਇਸੇ ਸਮੇਂ ਵੀ ਇਹਨਾਂ ਦੀਆਂ ਸਫਾਂ ਇਹਨਾਂ ਦਾ ਰਾਜ ਭਾਗ ਦਾ ਅੰਤ ਕਰਨ ਵਾਸਤੇ ਮਰਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉੱਠ ਖੜਾ ਹੋਏਗਾ, ਸਾਵਧਾਨ ਹੋਏਗਾ। ਉਹਨਾਂ ਦਾ ਅੱਗੇ ਜਿਹੜਾ ਚੇਲਾ ਖਾਲਸਾ ਪੰਥ ਹੈ ਉਹ ਉੱਠ ਖੜਾ ਹੋ ਜਾਏਗਾ, ਉਹ ਸ੍ਰੀ ਸਾਹਿਬਾਂ ਬਰਛੇ ਗੜਛੇ ਚਲਾਕ ਚੱਕ ਲਏਗਾ ਅਤੇ ਇਹਨਾਂ ਦਾ ਰਾਜ ਭਾਗ ਦਾ ਅੰਤ ਕਰ ਦੇਵੇਗਾ। ਇਸ ਤਰ੍ਹਾਂ ਇਹ ਮਰਦ ਕਾ ਚੇਲਾ, ਕਈਆਂ ਨੇ ਉਹ ਟੀਕਿਆਂ ਦੇ ਵਿੱਚ ਮਰਦ ਸ਼ੇਰ ਸ਼ਾਹ ਸੂਰੀ ਲਾਇਆ ਹੈ ਵੀ ਇਹ ਜਿਹੜਾ ਮਰਦ ਪਠਾਣਾ ਦਾ ਚੇਲਾ ਸੀ ਨਾ ਸੂਰ ਸ਼ਾਹ ਸੂਰੀ ਸ਼ਾਹ ਜਿਹਨੇ ਹਮਾਊ ਨੂੰ ਦਿੱਲੀ ਦੇ ਤਖ਼ਤ ਖੋਹ ਕੇ ਭਜਾਇਆ ਸੀ, ਉਹ ਪਠਾਣਾ ਦਾ ਮਰਦ ਪਠਾਣਾ ਵਿੱਚੋਂ ਉਹਨਾਂ ਦਾ ਚੇਲਾ ਪੁੱਤਰ ਵੀ ਸ਼ੇਰ ਸ਼ਾਹ ਦਾ ਨਾਂ ਲੈਂਦੇ ਨੇ। ਪਰ ਹੁਣ ਇਹ ਪਠਾਣਾ ਨੂੰ ਭਲਾ ਮਰਦ ਮਾਰੇ ਕਿਵੇਂ ਕਰੇ ਜਿਹਨਾਂ ਨੇ ਧੱਕੇ ਮਾਰੇ ਹੋਣ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਇਹ ਲਫ਼ਜ਼ ਹੈ ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੀ ਅਤੇ ਖਾਲਸੇ ਪੰਥ ਵੱਲੀ ਜਾਂ ਗੁਰੂ ਤੇਗ ਬਹਾਦਰ ਸਾਹਿਬ ਮਰਦ ਹੈ ਜਿਹਨਾਂ ਨੇ ਆਪ ਜਾ ਕੇ ਦਿੱਲੀ ਵਿੱਚ ਸੀਸ ਦਿੱਤਾ ਅਤੇ ਜ਼ੁਲਮ ਰਾਵ ਦੀ ਜੜ ਪੁੱਟੀ ਅਤੇ ਖਾਲਸੇ ਪੰਥ ਦੀ ਉੱਥੇ ਮਿਰਚਾਂ ਦੇ ਦ੍ਰਿਸ਼ਟਾਂਤ ਰਾਹੀਂ ਨੀਂਹ ਰੱਖੀ ਵੀ ਤੀਜਾ ਖਾਲਸਾ ਹੋ ਜਾਏਗਾ। ਉਹ ਜਿਵੇਂ ਵੀ ਤੁਹਾਡੇ ਅੱਖਾਂ ਵਿੱਚ ਕੋਈ ਤਿਰਨ ਪੈ ਜਾਏ ਨਾ, ਢੀਲਾ ਪੈ ਜਾਏ, ਉਹ ਰੜਕਦਾ ਰਹਿੰਦਾ ਹੈ, ਉਹ ਤੁਹਾਡੇ ਦੋਹਾਂ ਦੇ ਰੜਕੇਗਾ, ਦੋਹੀਂ ਦੇਖ ਦੇਖ ਕੇ ਦੁਖੀ ਹੋਇਆ ਕਰਨ, ਦੋਹਾਂ 'ਤੇ ਉੱਪਰ ਹਾਵੀ ਹੋਵੇਗਾ ਖਾਲਸਾ ਪੰਥ। ਇਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਦੇ ਜਿਹੜੇ ਬਚਨ ਹੈ ਉਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਖਾਲਸੇ ਪੰਥ ਵੱਲੀ ਇਸ਼ਾਰਾ ਦੇ ਰਹੇ ਹੈ। ਇਸੇ ਸਮੇਂ ਇਹਨਾਂ ਦੀਆਂ ਸਫਾਂ ਦੂਰ ਕਰਨ ਲਈ, ਹਕੂਮਤ ਖਤਮ ਕਰਨ ਲਈ ਮਰਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਉਹਨਾਂ ਦਾ ਚੇਲਾ ਜਿਹੜਾ ਖਾਲਸਾ ਪੰਥ ਹੈ ਉਹ ਖੜਾ ਹੋ ਜਾਏਗਾ, ਸ੍ਰੀ ਸਾਹਿਬ ਕਿਰਪਾਨਾਂ ਚੁੱਕ ਕੇ ਇਹਨਾਂ ਦੀਆਂ ਸਫਾਂ ਉਠਾ ਦੇਵੇਗਾ, ਇਹ ਮੁਗਲਾਂ ਦੇ ਰਾਜ ਭਾਗ ਦਾ ਅੰਤ ਕਰ ਦੇਵੇਗਾ। ਸੱਚ ਕੀ ਬਾਣੀ ਨਾਨਕ ਆਖੇ, ਇਹ ਜਿਹੜੀ ਸੱਚ ਸਰੂਪ ਦੀ ਹੁਕਮ ਰੂਪੀ ਬਾਣੀ ਹੈ ਉਹਨੂੰ ਗੁਰੂ ਨਾਨਕ ਸਾਹਿਬ ਕਹਿ ਰਿਹਾ ਆਖ ਰਿਹਾ ਹੈ। ਸੱਚ ਸੁਣਾਏ ਸੀ ਸੱਚ ਕੀ ਬੇਲਾ, ਕਹਿੰਦੇ ਸੱਚ ਦਾ ਸਮਾਂ ਅੰਮ੍ਰਿਤ ਵੇਲੇ ਦਾ ਵੇਲਾ ਹੈ, ਇਸ ਕਰਕੇ ਅਸੀਂ ਸੱਚ ਸੁਣਾ ਦਿੱਤਾ ਭਾਈ ਲਾਲੋ ਜੀ। ਜਾਂ ਜਦੋਂ ਸੱਚ ਬੋਲਣ ਦਾ ਸਮਾਂ ਆਇਆ ਕਰਨਗੇ ਹੋਏਗਾ ਨਾ, ਉਸ ਵੇਲੇ ਸਾਡੇ ਬਚਨਾਂ ਨੂੰ ਲੋਕ ਆਇਆ ਕਰਨਗੇ ਵੀ ਆ ਮਹਾਰਾਜ ਨੇ ਬਚਨ ਕਹੇ ਹੈ ਸਦਾ ਲਈ। ਭਾਵ ਕੀ ਹੈ, ਜਦੋਂ ਇਹ 78 ਅਤੇ 97 ਬਿਕਰਮੀ ਸੰਮਤ ਦਾ ਸਾਲ ਆਇਆ ਕਰੇਗਾ ਅਤੇ ਕੋਈ ਭਾਣਾ ਵਰਤਿਆ ਕਰੇਗਾ, ਲੋਕ ਸੱਚ ਕਹਿ ਕੇ ਸੁਣਾਇਆ ਕਰਨਗੇ ਵੀ ਆਹ ਸਾਡੇ ਗੁਰਾਂ ਨੇ ਇਉਂ ਕਿਹਾ ਹੈ। ਤੋ ਇਹ ਜਦੋਂ ਜਦੋਂ ਵੀ ਬਿਕਰਮੀ ਸੰਮਤ ਉਹ 97 ਜਾਂ 78 ਆਉਂਦਾ ਉਦੋਂ ਦਾ ਕੋਈ ਨਾ ਕੋਈ ਭਾਣਾ ਵਰਤ ਜਾਂਦਾ, ਕੋਈ ਸਾਡੇ ਭਾਰਤ ਵਿੱਚ ਗੜਬੜ ਹੋ ਜਾਂਦੀ ਹੈ। ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੇ ਇਸ ਤਰ੍ਹਾਂ ਥੋੜ੍ਹਾ ਜਿਹਾ ਉਹ ਜਦੋਂ ਕਥਾ ਕਰਦੇ ਸੀ ਅਤੇ ਉਹ ਵਿਦਿਆਰਥੀਆਂ ਨੂੰ ਸੁਣਾਇਆ ਕਰਦੇ ਸਨ, ਜਿਸ ਕਰਕੇ ਉਹ ਲਿਖਤੀ ਰੂਪ ਵਿੱਚ ਵਿਦਿਆਰਥੀਆਂ ਨੇ ਲਿਖਿਆ ਪੁੱਤ ਰਾਜਾ ਜਿੱਥੇ ਗੁਰ ਪ੍ਰਤਾਪ ਦਾ ਇਹ ਪ੍ਰਸੰਗ ਆ ਅਤੇ ਉੱਥੇ ਨਾਲ ਹੀ ਇਹ ਪਤਰਾ ਜਿਹਾ ਲਿਖ ਕੇ ਲਾਇਆ ਤਾਂ ਕਿ ਹੋਰ ਜਿਹੜਾ ਕੋਈ ਵਿਦਿਆਰਥੀ ਪੜ੍ਹਨ ਵਾਲਾ ਉਹਨੂੰ ਵੀ ਸਹੂਲਤ ਮਿਲ ਜਾਏ, ਉਹ ਵੀ ਇਸ ਬਿਕਰਮੀ ਸਮਰਥ ਸੰਬੰਧੀ ਸੰਗਤ ਨੂੰ ਕੋਈ ਵਾਕਫੀਅਤ ਦੇਵੇ। ਇਸ ਤਰ੍ਹਾਂ ਹੈ ਜਾਣੀ ਜਦੋਂ ਵੀ ਇਹ ਬਿਕਰਮੀ ਸੰਮਤ 78 ਜਾਂ 97 ਆਉਂਦਾ ਉਦੋਂ ਉਦੋਂ ਕੋਈ ਨਾ ਗੜਬੜ ਹੁੰਦੀ ਹੈ, ਭਾਣਾ ਵਰਤਦਾ ਹੈ। ਜਿਸ ਤਰ੍ਹਾਂ 1578 ਬਿਕਰਮੀ ਸੰਮਤ ਵਿੱਚ ਤਾਂ ਇਹ ਵਧਾਵਾਂ ਨੂੰ ਮਾਰ ਕੇ ਬਾਬਰ ਨੇ ਲੋਧੀਆਂ ਦੇ ਖਾਨਦਾਨ ਦਾ ਅੰਤ ਕਰ ਦਿੱਤਾ ਸੀ। ਉਹ ਗੁਰੂ ਮਹਾਰਾਜ ਦਾ ਵਚਨ ਉਹ ਸਵੇਰੇ 78 ਵੀ ਸਫਲ ਹੋ ਗਿਆ। ਫਿਰ 1597 ਬਿਕਰਮੀ ਵਿੱਚ ਇਉਂ ਗੜਬੜ ਹੋਈ ਸੀ, ਜੋ ਬਾਬਰ ਦਾ ਪੁੱਤਰ ਹਮਾਊਂ ਸੀ ਉਹਨੂੰ ਸ਼ਿਕਸਤ ਦੇ ਕੇ ਸ਼ੇਰ ਸ਼ਾਹ ਸ਼ੂਹੀ ਪਠਾਣ ਨੇ ਭਜਾ ਦਿੱਤਾ ਸੀ। ਦਿੱਲੀ ਦੇ ਤਖ਼ਤ 'ਤੇ ਆਪ ਬੈਠ ਗਿਆ ਸੀ। ਫਿਰ ਇਸ ਨੇ ਵਜ਼ੀਰਾਂ ਨੂੰ ਪੁੱਛਿਆ, ਦੱਸਿਆ ਵੀ ਇਹ ਮੇਰਾ ਰਾਜ ਭਾਗ ਕਿਉਂ ਗਿਆ, ਕਿਉਂਕਿ ਮੈਂ ਸੁਣਿਆ ਹੈ ਵੀ ਗੁਰੂ ਨਾਨਕ ਸਾਹਿਬ ਜੀ ਸਾਡੇ ਜਿਹੜੇ ਪਿਤਾ ਦੇ ਤਾਂ ਹੀ ਪ੍ਰਸੰਨ ਹੋ ਕੇ ਉਹਨਾਂ ਨੇ ਕਿਹਾ ਸੀ ਵੀ ਪੁਸ਼ ਦਰ ਪੁਸ਼ ਰਾਜ ਭਾਗ ਹੋਏਗਾ, ਇਹ ਹੁਣੇ ਕਿਉਂ ਚਲਿਆ ਗਿਆ, ਵੀ ਗੁਰੂ ਨਾਨਕ ਸਾਹਿਬ ਜੀ ਨੂੰ ਜਾ ਕੇ ਪੁੱਛੋ ਦੱਸੋ। ਵਜ਼ੀਰਾਂ ਨੇ ਕਿਹਾ ਵੀ ਉਹ ਆਪ ਤਾਂ ਹੁਣ ਸੱਚਖੰਡ ਗਮਨ ਕਰ ਗਏ, ਉਹਨਾਂ ਦੇ ਸਥਾਨ 'ਤੇ ਖਡੂਰ ਸਾਹਿਬ ਵਿਖੇ ਇਸ ਸਮੇਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਹੈ, ਤੂੰ ਵੀ ਹਮਾਊ ਜਾ ਕੇ ਉਹਨਾਂ ਤੋਂ ਪੁੱਛ ਪੜਤਾਲ ਕਰ ਲਓ, ਤੈਨੂੰ ਦੱਸ ਦੇਣਗੇ ਵੀ ਕਿਹੜੇ ਕਾਰਨ ਕਰਕੇ ਰਾਜ ਪਾ ਗਿਆ ਤੁਹਾਡੀ ਪੀੜ੍ਹੀ ਵਿੱਚੋਂ। ਫਿਰ ਇਸ ਤਰ੍ਹਾਂ ਇਹ ਹਮਾਊ ਜਿਹੜਾ ਹੈ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪਾਸ ਆਇਆ ਸੀ। ਅਤੇ ਗੁਰੂ ਅੰਗਦ ਸਾਹਿਬ ਮਹਾਰਾਜ ਉਸ ਵੇਲੇ ਬੱਚਿਆਂ ਨੂੰ ਗੁਰਮੁਖੀ ਅੱਖਰ ਪੜ੍ਹਾ ਰਹੇ ਸੀ, ਬੱਚਿਆਂ ਨਾਲ ਲੀਲਾ ਕਰ ਰਹੇ ਸੀ। ਅਤੇ ਇਹਦੇ ਵੱਲ ਝੱਕ ਹੀ ਨਾ, ਇਹ ਖੜ੍ਹਾ ਰਿਹਾ। ਫਿਰ ਮਨ ਵਿੱਚ ਕਹਿਣ ਲੱਗਿਆ ਵੀ ਦੇਖੋ ਮੈਂ ਰਾਜ ਭਾਗ ਕੁਹਾ ਕੇ ਇਹਨਾਂ ਕੋਲ ਆਇਆ ਸੀ, ਇਹ ਵੀ ਮੇਰੇ ਵੱਲ ਹੀ ਨਹੀਂ ਝਾਕਦੇ। ਕਹਿੰਦੇ ਇਸ ਤਰ੍ਹਾਂ ਮੈਂ ਕਿਰਪਾਨ ਮਿਆਨ ਪਿੱਛੋਂ ਕੱਢਾਂ ਅਤੇ ਮਲਾਂ ਇਹਨਾਂ ਦੀ ਗਰਦਨ 'ਤੇ, ਅਤੇ ਫਿਰ ਇਹਨਾਂ ਨੂੰ ਪਤਾ ਚੱਲੇ ਵੀ ਇਸ ਤਰ੍ਹਾਂ ਬਾਹਰੋਂ ਆਇਆ ਦਾ ਕਿਵੇਂ ਅਨੁਮਾਨ ਜਿਹਾ ਕਰੀਦਾ ਹੈ। ਇਸ ਤਰ੍ਹਾਂ ਖਿਆਲ ਜਿਹਾ ਕਰਕੇ ਜਦੋਂ ਕਿਰਪਾਨ ਦੇ ਮੁੱਠੇ ਨੂੰ ਹੱਥ ਪਾਇਆ ਹਮਾਊ ਨੇ, ਅਤੇ ਉੱਥੇ ਹੀ ਹੱਥ ਜੰਮ ਗਿਆ। ਅਤੇ ਗੁਰੂ ਅੰਗਦ ਸਾਹਿਬ ਜੀ ਉਸ ਵੇਲੇ ਆਪਣਾ ਸੀ ਸਥਾਨ ਚੁੱਕ ਕੇ ਕਹਿਣ ਲੱਗੇ, ਹੋਏ ਜਿੱਥੇ ਕਿਰਪਾਨ ਚਲਾਉਣੀ ਸੀ ਉੱਥੋਂ ਤਾਂ ਭਗੌੜਾ ਹੋ ਕੇ ਭਜੇ ਹੈ, ਇਹ ਜਿਹੜਾ ਫਕੀਰਾਂ ਦਾ ਘਰ ਹੈ ਇੱਥੇ ਕਿਰਪਾਨਾਂ ਖਿੱਚ ਖਿੱਚ ਦਿਖਾਉਂਦਾ, ਸ਼ਰਮ ਨਹੀਂ ਆਉਂਦੀ ਮਾੜੀ ਮੋਟੀ ਤੈਨੂੰ। ਫਿਰ ਸ਼ਰਨੀ ਪੈ ਗਿਆ, ਕਹਿੰਦਾ ਮਹਾਰਾਜ ਆਪਦੇ ਵੱਡਿਆਂ ਦੇ ਬਚਨ ਕਹੇ ਹੋਏ ਨਿਸ਼ਫਲ ਜਾ ਰਹੇ ਹੈ, ਕੀ ਕਾਰਨ ਹੋ ਗਿਆ? ਮਹਾਰਾਜ ਕਹਿੰਦੇ ਕਾਰਨ ਕੀ ਹੋਣਾ, ਤੂੰ ਹੀ ਕਸੂਰਵਾਰ ਹੈ, ਰਾਜ ਭਾਗ ਉੱਪਰ ਬਹਿ ਕੇ ਸ਼ਰਾਬਾਂ ਕਬਾਗਾਂ ਪੀ ਕੇ ਤੂੰ ਬਦਫੈਲੀਆਂ ਕਰਨ ਲੱਗ ਪਿਆ ਹੈ, ਗੁਨਾਹ ਕਰਨ ਲੱਗ ਪਿਆ ਹੈ, ਇਸ ਕਰਕੇ ਰਾਜ ਭਾਗ ਗਿਆ। ਗੁਰੂ ਨਾਨਕ ਨੇ ਕਲਾ ਵਰਤਾ ਦਿੱਤੀ, ਉਹਨਾਂ ਨੇ ਕਿਹਾ ਸੀ ਜਦੋਂ ਕੋਈ ਗੁਨਾਹ ਕਰੂ ਪੱਧਰ ਕਰੂ ਉਦੋਂ ਰਾਜ ਚਲਾ ਜਾਓ। ਫਿਰ ਕਹਿਣ ਲੱਗਿਆ ਮਹਾਰਾਜ ਹੁਣ, ਗੁਰੂ ਮਹਾਰਾਜ ਕਹਿਣ ਲੱਗੇ ਵੀ ਹੁਣ ਤੂੰ ਆ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਚਰਨ ਸ਼ਰਨ, ਜੇ ਤੂੰ ਆ ਕਿਰਪਾਨ ਜੀ ਨਾ ਮੁੱਠਾ ਜਾਣਾ ਉੱਥੇ ਹੱਥ ਜਾਣਾ ਪਾਉਂਦਾ ਹੁਣੀ ਦਿੱਲੀ ਦੇ ਤਖ਼ਤ 'ਤੇ ਬਹਿ ਜਾਣਾ ਸੀ। ਚੱਲ ਵੀ ਤੂੰ ਹੁਣ ਚਰਨ ਸ਼ਰਨ ਆ ਪਿਆ, ਮਾਫ਼ੀ ਮੰਗ ਲਈ ਹੈ, ਤੂੰ ਬਾਹਰ ਵਿਦੇਸ਼ਾਂ ਵਿੱਚ ਚਲਿਆ ਜਾ, ਉੱਧਰੋਂ ਥੋੜ੍ਹੀ ਬਹੁਤੀ ਫੌਜ ਇਕੱਠੀ ਕਰਕੇ ਅਤੇ ਦਿੱਲੀ 'ਤੇ ਤੂੰ ਧਾਵਾ ਕਰਦੀ ਹੱਲਾ ਬੋਲਦੀ, ਗੁਰੂ ਨਾਨਕ ਸਾਹਿਬ ਤੇਰੀ ਸਹਾਇਤਾ ਕਰਨਗੇ, ਤੇਰੀ ਜਿੱਤ ਹੋ ਜਾਊ, ਤੈਨੂੰ ਦੁਬਾਰਾ ਰਾਜ ਭਾਗ ਮਿਲ ਜਾਊਗਾ। ਇਸ ਤਰ੍ਹਾਂ ਫਿਰ ਜਿਹੜਾ ਇਹ ਹਮਾਊ ਹੈ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਬਚਨਾਂ ਮੰਨ ਦੁਬਾਰਾ ਇਸਨੇ ਫਿਰ ਥੋੜ੍ਹੀ ਬਹੁਤੀ ਫੈਜ ਲੈ ਕੇ ਦਿੱਲੀ ਦੇ ਤਖ਼ਤ ਨੂੰ ਲੈਣ ਵਾਸਤੇ ਹੱਲਾ ਬੋਲਿਆ ਸੀ। ਇਸ ਤਰ੍ਹਾਂ ਫਿਰ ਜਿਹੜਾ ਸ਼ੇਰ ਸ਼ੇਰ ਸ਼ਾਹ ਸ਼ੂ ਹੈ ਉਹਨੂੰ ਹਮਾਊ ਨੇ ਇਹ ਹਾਰ ਦੇ ਦਿੱਤੀ ਸੀ। ਇਸ ਤਰ੍ਹਾਂ ਇਹ ਯਾਨੀ 1597 ਬਿਕਰਮੀ ਵਿੱਚ ਗੜਬੜ ਹੋਈ, ਅਦਲਾ ਬਦਲੀ ਹੋਈ ਰਾਜ ਭਾਗ ਦੀ। ਕਿਉਂ ਗੁਰੂ ਨਾਨਕ ਸਾਹਿਬ ਜੀ ਦਾ ਜੋ ਵਿਜਾਨ 97 ਸ਼ੇਰ ਸ਼ਾਹ ਜੀ ਦਾ ਰਾਜ ਭਾਗ ਚਲਿਆ ਗਿਆ, ਇਸ ਤਰ੍ਹਾਂ ਇਹਨਾਂ ਦਾ ਸ਼ੇਰ ਸ਼ਾਹ ਦਾ ਰਾਜ ਦਾ ਅੰਤ ਹੋ ਗਿਆ ਵੀ ਚਲਿਆ ਗਿਆ। ਇਹ ਜਾਨ 97 ਬਾਗ ਪੂਰਾ ਹੋ ਗਿਆ। ਇਸੇ ਤਰ੍ਹਾਂ ਜਦੋਂ ਫਿਰ 1678 ਬਿਕਰਮੀ ਸੰਸਾਰ ਦੇ ਸ਼ੁਰੂ ਹੋਇਆ, ਉਸ ਵੇਲੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਜਿਹੜਾ ਸ਼ਾਹਜਹਾਨ ਵੱਲੋਂ ਭੇਜਿਆ ਗਿਆ ਸੀ ਨਾ ਮੁਗਲ ਸਿੱਖਾਂ, 7000 ਫੌਜ ਦੇ ਕੇ ਲੋਹਗੜ੍ਹ ਦੇ ਕਿਲ੍ਹੇ 'ਤੇ, ਇੱਥੇ ਬੜਾ ਭਾਰੀ ਜੰਗ ਯੁੱਧ ਹੋਇਆ ਸੀ। ਅਤੇ ਮੁਸਲਮਾਨ ਜਿਹੜਾ ਮੁਸਲਮ ਖਾਂ ਪਠਾਨ ਹੈ, ਇਹਦੇ ਬਰ ਸਹਿਤ ਹੀ ਗੁਰੂ ਮਹਾਰਾਜ ਨੇ ਮਾਰ ਕੇ ਸਾਰਿਆਂ ਨੂੰ ਹਾਰ ਦੇ ਦਿੱਤੀ, ਵਿਜੇ ਪ੍ਰਾਪਤ ਕਰ ਲਈ ਸੀ। ਉਹ ਪਹਿਲੇ ਜੰਗ ਵਿੱਚ ਜੰਗ ਯੁੱਧ ਹੋਈ ਸੀ। ਹੁਣ ਆਵਨ 78 ਹੈ, ਉਹ ਮੁਗਲ ਸਿੱਖਾਂ ਆਇਆ ਸੀ 78 ਵਿੱਚ 1600, ਫਿਰ ਜਾਨ 97 ਕਹਿੰਦੇ 1697 ਬਿਕਰਮੀ ਵਿੱਚ ਕਰਤਾਰਪੁਰ ਦੇ ਵਿੱਚ ਚੌਥਾ ਜੰਗ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਸੀ, ਜਿਹੜਾ ਪਿਸ਼ੌਰ ਦਾ ਸੂਬਾ ਕਾਲੇ ਖਾਂ ਹੈ, ਤਕਰੀਬਨ 100,000 ਦੇ ਨੇੜੇ ਤੇੜੇ ਕਹਿੰਦੇ ਫੌਜ ਚੜ੍ਹਾ ਕੇ ਲਿਆਇਆ ਸੀ, ਅਤੇ ਉਹ ਸਾਰਿਆਂ ਨੂੰ ਮਹਾਰਾਜ ਨੇ ਹਾਰ ਦੇ ਦਿੱਤੀ, ਸਾਰੇ ਭਜਾਉਂਦੇ ਸੀ ਉਹ ਚਲੇ ਗਏ। ਜਾਨ 97 ਉਹ ਜੰਗ ਯੁੱਧ ਵਿੱਚ ਹਾਰ ਪ੍ਰਾਪਤ ਕਰਕੇ 1600 ਬਿਕਰਮੀ ਸੰਗਤ ਵਿੱਚ ਇਹ ਚਲੇ ਗਏ ਸੀ। ਇਸੇ ਤਰ੍ਹਾਂ ਫਿਰ ਜਦੋਂ 1678 ਬਿਕਰਮੀ ਸਾਲ ਆਇਆ, ਉਸ ਵੇਲੇ ਬੰਦੇ ਬਹਾਦਰ ਨੇ ਬੜੇ ਭਾਰੀ ਜੰਗ ਯੁੱਧ ਕਰਕੇ ਆ ਪੰਜਾਬ ਵਿੱਚ ਥਾਂ ਥਾਂ 'ਤੇ ਜਿੱਤਾਂ ਪ੍ਰਾਪਤ ਕੀਤੀਆਂ। ਇਸੇ ਤਰ੍ਹਾਂ 1797 ਵਿੱਚ ਆ 12 ਮਿਸਲਾਂ ਬਣ ਗਈਆਂ, ਫਿਰ ਉਹਨਾਂ ਨੇ ਮਿਲ ਮੁੜ ਕੇ ਮੁਗਲ ਰਾਜ ਦਾ ਅੰਤ ਕੀਤਾ। ਮੁਗਲਾਂ ਦਾ ਰਾਜ ਯਾਨੀ ਇਸ ਤਰ੍ਹਾਂ ਇੱਥੋਂ ਚਲਿਆ ਗਿਆ ਸੀ, ਇਹਨਾਂ ਦੀ ਸਫਾ ਜੀ ਉੱਠ ਗਈ ਸੀ। ਫਿਰ ਇਸੇ ਤਰ੍ਹਾਂ ਜਦੋਂ 1878 ਬਿਕਰਮੀ ਸੰਮਤ ਸ਼ੁਰੂ ਹੋਇਆ, ਫਿਰ ਮਹਾਰਾਜਾ ਰਣਜੀਤ ਸਿੰਘ ਨੇ ਜੰਗ ਯੁੱਧ ਕਰਕੇ ਆਪਣਾ ਰਾਜ ਭਾਗ ਕਾਇਮ ਕਰ ਲਿਆ ਸੀ। ਇਸ ਤਰ੍ਹਾਂ ਯਾਨੀ ਇਹ ਅਦਲ ਬਦਲ ਹੋ ਗਈ ਰਾਜ ਭਾਗ। ਅਤੇ ਫਿਰ 1897 ਵਿੱਚ ਮਹਾਰਾਜੇ ਦਾ ਰਾਜ ਭਾਗ ਚਲਿਆ ਗਿਆ ਸੀ, ਉਹ ਜਾਨ 97 ਰਾਜ ਭਾਗ ਚਲਿਆ ਗਿਆ ਮਹਾਰਾਜੇ ਦਾ, ਜਿਸ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਜਾਣ ਦਾ ਸਫਲਾ ਹੋ ਗਿਆ। ਇਸੇ ਤਰ੍ਹਾਂ ਫਿਰ ਜਦੋਂ 1900 ਉਹ ਵਿੱਚ ਤੀਜੀ ਜੰਗ ਯੁੱਧ ਹੋਈ, ਜਰਮਨ ਨੇ ਲੜੀ ਸੀ, ਉਦੋਂ ਮੁਲਕ ਦੇ ਵਿੱਚ ਅੰਗਰੇਜ਼ ਆਏ, ਅਤੇ ਇਸ ਤਰ੍ਹਾਂ ਅੱਗੇ 2000 ਵਿੱਚ ਅੱਗੇ 2020 ਆ ਰਿਹਾ ਹੈ, ਅਤੇ ਹੁਣ ਅੱਜ ਜਾਣੀ 24 ਚੇਤ ਅਤੇ 6 ਅਪ੍ਰੈਲ ਹੈ, ਅਤੇ ਬਿਕਰਮੀ ਸੰਮਤ 2069 11 ਅਪ੍ਰੈਲ 29 ਚੇਤ ਨੂੰ 2070 ਸ਼ੁਰੂ ਹੋ ਜਾਣਾ ਹੈ, ਯਾਨੀ 8 ਕੁ ਸਾਲ ਹੋਰ ਰਹਿ ਗਏ ਹੈ ਉਦੋਂ ਕੋਈ ਅਦਲ ਬਦਲ ਹੋ ਜਾਣੀ ਹੈ। 8 ਸਾਲਾਂ ਨੂੰ 78 ਬਿਕਰਮੀ ਸੰਮਤ ਆ ਰਿਹਾ ਹੈ, ਉਦੋਂ ਕੋਈ ਨਾ ਕੋਈ ਗੜਬੜ ਜ਼ਰੂਰ ਹੋਊਗਾ, ਇਸ ਤਰ੍ਹਾਂ ਕੋਈ ਅਦਲ ਬਦਲ ਹੋਊਗੀ। ਫਿਰ ਜਦੋਂ 97 ਹੋਊਗਾ ਫਿਰ ਉਦੋਂ ਵੀ ਹੋਊਗੀ, ਜਦੋਂ ਜਿੱਥੇ ਜਿੰਨੇ ਆ 97 ਅਤੇ 78 ਬਿਕਰਮੀ ਸੰਮਤ ਸਾਲ ਆਏ ਉਦੋਂ ਇਹ ਸਾਰੇ ਬਚਨ ਗੁਰੂ ਮਹਾਰਾਜ ਦੇ ਸਦੀ ਅਨੁਸਾਰ ਪੂਰੇ ਹੁੰਦੇ ਰਹੇ। ਇਸ ਕਰਕੇ ਹੁਣ ਵੀ ਆਉਣ ਵਾਲੇ ਸਮੇਂ ਵਿੱਚ ਇਹ ਅਦਲ ਬਦਲ 'ਚ ਇੱਥੇ ਕਾਫੀ ਹੋ ਜਾਏਗੀ। ਸੋ ਇਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਬਿਕਰਮੀ ਸੰਮਤ ਨਾਂ ਨਹੀਂ ਨਾ ਲਿਆ ਹੈ, ਵੀ ਜਦੋਂ ਵੀ ਇਹ ਆਇਆ ਕਰੂ ਨਾ, 78 ਸਾਲ ਬਿਕਰਮੀ ਦਾ, 97 ਸਾਲ ਆਇਆ, ਉਦੋਂ ਕੋਈ ਨਾ ਕੋਈ ਇੱਥੇ ਅਦਲ ਬਦਲ ਹੋਇਆ ਕਰੂ, ਕੋਈ ਭਾਣਾ ਵਰਤਿਆ ਕਰੂਗਾ। ਸੋ ਰਹੋ ਵਿਚਾਰ, ਇਸ ਤਰ੍ਹਾਂ ਇਹ ਆਵਨ 78 ਹੈ ਜਾਨ 97 ਦਾ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੇ ਉਹ ਆਪਣੇ ਇਤਿਹਾਸ ਵਿੱਚੋਂ ਸਾਰੇ ਜਿਹੜੇ ਜੰਗ ਯੁੱਧ ਦੇ ਅਦਲ ਬਦਲ ਦੇ ਪ੍ਰਸੰਗ ਕੱਢ ਕੇ ਵਿਦਿਆਰਥੀਆਂ ਨੂੰ ਨੋਟ ਕਰਵਾਏ ਸੀ। ਉਦਾਸ ਨੇ ਵੀ ਉਹ ਪੱਤਰਾਂ ਜਿਹਾ ਵਿੱਚ ਲਿਖਿਆ, ਇੱਥੇ ਨੋਟ ਕਰਵਾ ਤਾ, ਸੰਗਤਾਂ ਵਿੱਚ ਸੁਣਾ ਦਿੱਤਾ, ਆਉਣੇ ਵਿੱਚ ਆ CD ਫਿਰ ਹੋ ਗਿਆ। ਜਿਹੜੇ ਕੋਈ ਆਉਣ ਵਾਲੇ ਸਮੇਂ ਵਿੱਚ ਇਹ ਕਥਾ ਸੁਣ ਲੱਗੇ, ਉਹਨਾਂ ਨੂੰ ਸਹਿਜ ਹੀ ਇਹਦੇ ਵਿੱਚੋਂ ਇਹ ਸਾਰਾ ਕੁਛ ਹਾਸਲ ਹੋ ਜਾਵੇਗਾ। ਦੋਹਰਾ ਸ੍ਰੀ ਨਾਨਕ ਪੂਰਨ ਪੁਰਖ। ਕਵੀ ਸੰਤੋਖ ਸਿੰਘ ਜੀ ਹੁਣ ਇਸ ਪੌੜੀ ਦੇ ਅਰਥ ਕਰਦੇ ਵੀ ਸੋਭਾ ਵਾਲੇ ਗੁਰੂ ਨਾਨਕ ਸਾਹਿਬ ਗੁਰਨ ਪੁਰਖ ਹਨ, ਸਾਹਿਬ ਕੇ ਗੁਣ ਗਾਏ, ਆਪਣੇ ਮਾਲਕ ਦੇ ਗੁਣਾਂ ਨੂੰ ਗਾਉਂਦੇ ਹੋਏ ਇਹ ਬਾਤ ਕਹਿ ਰਹੇ ਹਨ। ਦੇਹ ਨਾ ਕੀ ਜੀ ਜੋ, ਇਹ ਭਾਈ ਲਾਲੋ, ਇਹ ਜਿਹੜੀ ਪਠਾਣਾ ਦੀ ਦੇਹ ਹੈ ਨਾ, ਇਹਨਾਂ ਦੇਹ ਦੇ ਵਿੱਚੋਂ ਜਿਹੜਾ ਜੀਵਾਤਮਾ ਹੈ ਭਿੰਨ ਭਿੰਨ ਹੋਇਆ ਜਾ, ਸਾਰਿਆਂ ਦਾ ਕਹਿੰਦੇ ਵੱਖਰਾ ਵੱਖਰਾ ਹੋ ਜਾਏਗਾ। ਜੀਵ ਆਤਮਾ ਵੱਖਰਾ, ਸਰੀਰ ਵੱਖਰੇ ਵੱਖਰੇ, ਟੁਕੜੇ ਟੁਕੜੇ ਹੋ ਜਾਣਗੇ ਸਭ ਦੇ। ਚੌਪਈ ਮਾਸ ਪੂਰੀ ਇਹ ਥਲ ਹੋਏ ਜਾਵੇ ਹੈ, ਜਿਹੜਾ ਆਵਨਾ ਇਵਨਾ ਬਾਦ ਪੂਰੀ ਇਹ ਥਾਂ ਕਹਿੰਦੇ ਮਾਸ ਦਾ ਹੋ ਜਾਏਗਾ, ਹਰ ਪਾਸੇ ਮਾਸ ਹੀ ਮਾਸ ਕਹਿੰਦੇ ਖਿਲਰਿਆ ਪਿਆ ਹੋਵੇਗਾ ਦਿਸੇਗਾ। ਇਸ ਬਿਦ ਮਸਲਾ ਕਰ ਦਿਖ ਰਾਵੇ ਹੈ, ਇਸ ਤਰ੍ਹਾਂ ਦਾ ਜਿਹੜਾ ਕੋਈ ਮਸਲਾ ਕਹੀਏ, ਵਾਕ ਹੈ, ਮਸ਼ਵਰਾ ਹੈ ਜਾਂ ਵਿਚਾਰ ਹੈ, ਵਾਹਿਗੁਰੂ ਕਰਕੇ ਦਿਖਾ ਦੇਵੇਗਾ। ਜਿਸਨੇ ਸਰਬ ਜਗਤ ਉਪਜਾਇਓ, ਵੀ ਭਾਈ ਲਾਲੋ, ਜਿਸ ਪਰਮੇਸ਼ਰ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ, ਅਨਕ ਪ੍ਰਕਾਸ਼ ਰੰਗ ਦਿਖ ਰਾਇਓ, ਪ੍ਰਕਾਸ਼ ਦੇ ਥਾਂ ਪਾਠ ਪ੍ਰਕਾਰ ਸ਼ੁੱਧ ਹੈ, ਅਨਕ ਪ੍ਰਕਾਰ ਦਾ ਰੰਗਾ ਰੰਗਾਂ ਦਾ ਕਹਿੰਦੇ ਦਿਖਾਇਆ ਹੈ। ਇਸ ਸਾਹਿਬ ਤੇ ਹੋਏ ਪ੍ਰਤਕੂਲੇ, ਕਿਉਂਕਿ ਇਹ ਜਿਹੜੇ ਏਮਨਾਬਾਦੀ ਪਠਾਣ ਹੈ ਉਸ ਮਾਲਕ ਪਰਮੇਸ਼ਰ ਤੋਂ ਬਿਲਕੁਲ ਉਲਟ ਹੋ ਗਏ, ਉਲਟੇ ਚੱਲ ਰਹੇ ਹਨ। ਵਿਸ਼ਿਆਂ ਮਹਿਫਸ ਸਭ ਸੁਧ ਭੁੱਲੇ, ਵਿਸ਼ਿਆਂ ਵਿਚਾਰਾਂ ਵਿਕਾਰਾਂ ਵਿੱਚ ਫਸ ਕੇ ਸਾਰੀ ਵਾਹਿਗੁਰੂ ਖੁਦਾ ਦੀ ਖਬਰ ਕੋਲ ਸਾਰ ਹੋਸ਼ ਹੋਸ਼ ਭੁੱਲ ਗਏ। ਭਿੱਖ ਹੈ ਸੁਨਿਆਰੋ ਹੋਏ ਤਮਾਸ਼ੋ, ਇਸ ਕਰਕੇ ਇੱਥੇ ਭਾਈ ਲਾਲੋ ਭਾਣਾ ਵਰਤੇਗਾ। ਵਾਹਿਗੁਰੂ ਕਹਿੰਦੇ ਵੱਖਰਾ ਹੋ ਕੇ ਜੋ ਪਠਾਣੇ ਦੇ ਨਾਲ ਹੋਏਗੀ ਉਹਨੂੰ ਤਮਾਸ਼ੇ ਨੂੰ ਵੇਖੇਗਾ। ਸੱਚਾ ਸਾਹਿਬ ਨਿਆਓ ਸੱਚਾ ਸੋ, ਕਿਉਂਕਿ ਵੀ ਭਾਈ ਲਾਲੋ ਮਾਲਕ ਆਪ ਸੱਚਾ ਹੈ, ਉਹਦਾ ਨਿਆਂ ਵੀ ਸੱਚਾ ਹੈ। ਇਹ ਤਾਂ ਜਿਵੇਂ ਗੁਰਬਾਣੀ ਵਿੱਚ ਹੈ, ਮਾਨਸਾ ਕਿਹੋ ਦੀ ਬਾਣੋ, ਕੋਈ ਨਸ ਪਚ ਨਿਕ ਨਿਕਲੈ, ਹਰ ਦੀ ਬਾਣੋ ਕੋਈ ਕਿੱਥੇ ਜਾਇਆ। ਸੋ ਐਸਾ ਦੀਵਾਨ ਬਸਿਆ ਭਗਤਾਂ ਹਿਰਦੇ, ਭਗਤਾਂ ਕਾ ਹਿਰਦੇ, ਰਹਿੰਦੇ ਖੁੰਹਦੇ ਆਣ ਭਗਤਾਂ ਅੱਗੇ ਖਲਵਾਇਆ। ਇਹ ਜਿਹੜੇ ਮਨੁੱਖ ਦੀਆਂ ਕਚਹਿਰੀਆਂ, ਮਨੁੱਖ ਦੀਆਂ ਜਿੱਥੇ ਇਨਸਾਫ ਵਾਲੀਆਂ ਜਗ੍ਹਾਵਾਂ, ਉਹਨਾਂ ਵਿੱਚੋਂ ਕੋਈ ਨਸ ਭੱਜ ਕੇ ਇੱਧਰ ਨਿਕਲ ਸਕਦਾ ਹੈ, ਆਹ ਦੇ ਲੈ ਕੇ ਕੋਈ ਨਿਕਲ ਜਾਂਦੇ ਹੈ, ਹਰ ਦੀ ਬਾਣ ਕੋਈ ਕਿੱਥੇ ਜਾ, ਜਿਹੜੀ ਵਾਹਿਗੁਰੂ ਦੀ ਚਹਿਰੀ ਉੱਥੋਂ ਕਿੱਥੇ ਕੋਈ ਭੱਜ ਕੇ ਚਲਾ ਜਾਏਗਾ, ਉੱਥੋਂ ਨਹੀਂ ਇੱਥੇ ਆ ਇੱਧਰ ਲੈ ਦੇ ਕੇ ਕੋਈ ਨਿਕਲ ਸਕਦਾ ਹੈ। ਉਹ ਤਾਂ ਜਿਹੜਾ ਮਨੁੱਖ ਨੇ ਕੀਤਾ ਉਹਦਾ ਫਲ ਫਲ ਵਾਹਿਗੁਰੂ ਉਵੇਂ ਹੀ ਦਿੰਦਾ ਹੈ, ਉਹਦੀਆਂ ਜੇਲ੍ਹਾਂ ਹੀ ਇਹੋ ਜਿਹੀਆਂ ਬਣਾਈਆਂ ਜਿਹਨਾਂ ਵਿੱਚੋਂ ਨਿਕਲ ਨਹੀਂ ਸਕਦਾ। ਕੁੱਤੇ ਬਿੱਲਿਆਂ ਦੇ ਸਰੀਰ ਹੈ, ਸਭ ਇਹਦੀਆਂ ਜੇਲ੍ਹਾਂ ਹੈ, ਸੱਪ ਠੂਹੇ ਹੈ, ਸਭ ਉਹਦੀ ਜੇਲ੍ਹ ਹੈ, ਇਹਦੇ ਵਿੱਚ ਪਾ ਦੇ ਨਿਕਲ ਨਹੀਂ ਸਕਦਾ, ਉੱਥੇ ਉਹ ਕੁੱਤਾ ਭੁੰਕੀ ਜਾਊ ਸਾਰੀ ਉਮਰ, ਉਹੀ ਸੂਰ ਦੇ ਜੇ ਵਿੱਚ ਪੈ ਕੇ ਗੰਦ ਮੰਦ ਖਾਊ। ਇਸ ਕਰਕੇ ਕਹਿੰਦੇ ਉਹ ਸੱਚਾ ਪਰਮੇਸ਼ਰ ਹੈ ਤੇ ਸੱਚਾ ਉਹਦਾ ਇਨਸਾਫ ਹੈ ਹਮੇਸ਼ਾ। ਮਸਲੇ ਮੂਜਬ ਕਰ ਹੈ ਸੋਈ, ਉਹ ਵੀ ਜਿਵੇਂ ਆਪਣਾ ਉਹਦਾ ਮਸਲਾ ਹੈ ਨਾ, ਵਿਚਾਰ ਹੈ, ਉਹਦਾ ਮਸ਼ਵਰਾ ਹੈ, ਉਹਦੀ ਸਲਾਹ ਹੈ, ਉਸ ਮੂਜਬ ਉਸ ਅਨੁਸਾਰ ਹੀ ਉਹ ਪਰਮੇਸ਼ਰ ਕਰੇਗਾ। ਕਾਇਆ ਕੱਪੜ ਟੁੱਕ ਟੁੱਕ ਹੋਈ, ਜਿਹੜੇ ਪਠਾਣ ਹੈ ਨਾ ਕਾਰੀ ਨਸ਼ੇ ਮਦ ਵਿੱਚ ਪੀ ਕੇ ਅੰਨੇ ਹੋਏ, ਇਹਨਾਂ ਦਾ ਸਰੀਰ ਰੂਪੀ ਕਾਇਆ ਕੱਪੜਾ ਉਹ ਟੁਕੜੇ ਟੁਕੜੇ ਹੋ ਜਾਏਗਾ। ਜਸ ਅੱਗ ਕੀਏ ਤਸ ਹੋਇਆ ਦੁੱਖ ਭਾਰੀ। ਅਸੀਂ ਨੀ ਕੋਈ ਸਰਾਫ ਦਾ ਬਚਨ ਕਹਿ ਰਹੇ, ਕਹਿੰਦੇ ਜਿਸ ਤਰ੍ਹਾਂ ਇਹ ਪਠਾਣਾ ਨੇ ਪਾਪ ਕੀਤੇ ਹੋਏਗਾ ਇਹਨਾਂ ਨੂੰ ਪਾਪ ਦਾ ਭਾਰੀ ਹੁਣ ਦੁੱਖ ਵੀ ਹੋਵੇਗਾ। ਸੋ ਨਿਤ ਪਸਰਹਿ ਧਰਨ ਮਝਾਰੀ। ਭਾਈ ਲਾਲੋ, ਇੱਥੇ ਏਮਨਾਬਾਦ ਵਿੱਚ ਹਰ ਪਾਸੇ ਖੂਨ ਹੀ ਖੂਨ ਧਰਤੀ ਤੇ ਫੈਲ ਜਾਏਗਾ। ਦੋਹਰਾ ਹਿੰਦੁਸਤਾਨ ਕਬੂਲ ਜੋ, ਦੋਹਰਾ ਕਹਿੰਦੇ ਜਿਹੜਾ ਹਿੰਦੁਸਤਾਨੀ ਦਾ ਬੋਲ ਕੀ ਹੈ, ਰਾਜ ਭਾਗ ਹੈ। ਆਨ ਸੰਭਾਲੈ ਸੋਏ, ਜਿਹੜੇ ਮੁਗਲ ਹੈ ਕਹਿੰਦੇ ਆ ਸੰਭਾਲਣਗੇ, ਬਾਬਰ ਆ ਸੰਭਾਲੇਗਾ ਇੱਥੋਂ ਦਾ ਰਾਜ ਭਾਗ। ਪੰਦਰਹ ਸੈ ਪੁਨ ਅੱਠ ਤਰੇ, ਇਹ ਭਾਈ ਲਾਲੋ 1500 ਪੁਨਾ 36 ਬਿਕਰਮੀ ਸੰਮਤ ਵਿੱਚ ਪਾਵਨ ਤਿੰਨ ਕੋ ਹੋਏ, ਇਹਨਾਂ ਮੁਗਲਾਂ ਦਾ ਕਹਿੰਦੇ ਬਾਬਰ ਦਾ ਰਾਜ ਭਾਗ ਆਉਣਾ ਹੋਏਗਾ, ਇੱਥੇ ਆਉਣਗੇ ਭਾਰਤ ਵਿੱਚ। ਚੌਪਈ 1797 ਮਾਹੀ, ਇਸੇ ਤਰ੍ਹਾਂ ਵੀ ਭਾਈ ਲਾਲੋ 17 ਬਿਕਰਮੀ 97 ਵਿੱਚ, 1797 ਵਿੱਚ ਸਫਾ ਦੂਰ ਤਿੰਨ ਕੀ ਹੋਇਆ ਜਾਹੀ, ਇਹਨਾਂ ਮੁਗਲਾਂ ਦੇ ਰਾਜ ਭਾਗ ਦੀ ਜਿਹੜੀ ਸਫਾ ਹਕੂਮਤ ਦੂਰ ਹੋ ਜਾਵੇਗੀ। ਦੋ ਸੈ ਬਹੁਰ ਬਰਖ 19 ਸੰਗ, ਇਸ ਤਰ੍ਹਾਂ ਵੀ ਭਾਈ ਲਾਲੋ 200 ਤੇ ਫਿਰ ਜਿਹੜੇ 19 ਹੋਰ ਪੁਰ ਸਾਲ ਹਨ। ਕਰ ਹੈ ਰਾਜ ਹੋਵੇ ਅਵਨੀਸ਼ੰ, ਇੱਥੇ ਰਾਜੇ ਬਣ ਕੇ ਰਾਜ ਭਾਗ ਕਰਨਗੇ ਮੁਗਲ। ਨਰ ਅਵਤਾਰ ਹਮਾਰਾ ਹੋਏ, 219 ਸਾਲ ਦੇ ਵਿਚਕਾਰ ਹੀ ਸਾਡਾ ਕਹਿੰਦੇ ਨਰ ਅਵਤਾਰ ਬੜਾ ਮਰਦ ਅਵਤਾਰ ਹੋਵੇਗਾ। ਚੇਲਾ ਤਾਹੇ ਖਾਲਸਾ ਜੋਏ, ਬੜਾ ਕਹਿੰਦੇ ਜਿਹੜਾ ਖਾਲਸਾ ਪੰਥ ਅੱਗੇ ਅੰਮ੍ਰਿਤ ਛਕ ਕੇ ਚੇਲਾ ਸੇਵਕ ਹੋਵੇਗਾ। ਦਸ ਪਾਤਸ਼ਾਹੀ ਕਰ ਹੋ ਜਬ ਹੀ, ਸਰਾਵੀ ਭਾਈ ਲਾਲੋ ਜਦੋਂ ਅਸੀਂ ਦਰਸ਼ਾਹੀਆਂ ਪਾਤਸ਼ਾਹੀਆਂ ਪੂਰੀਆਂ ਕਰ ਲਵੇਂਗੇ ਪਰਾਂਗੇ, ਪਿੱਛੇ ਹੋਏ ਖਾਲਸਾ ਤਬ ਹੀ, ਸਾਡੇ ਕਹਿੰਦੇ ਉਸ ਤੋਂ ਬਾਅਦ ਵਿੱਚ ਖਾਲਸਾ ਪੰਥ ਰਾਜ ਭਾਗ ਦਾ ਮਾਲਕ ਹੋ ਜਾਵੇਗਾ। ਸਨੈ ਸਨੈ ਸੋ ਲੇਵਹਿ ਛੀਨੰ, ਇਹ ਮੁਗਲਾਂ ਦੇ ਪਾਸੋਂ ਹੌਲੀ ਹੌਲੀ ਕਹਿੰਦੇ ਰਾਜ ਭਾਗ ਉਹ ਖੋ ਲੈਣਗੇ। ਤਬ ਤੁਰਕਨ ਹੋਵਹਿ ਬਲਹੀਨ, ਇਸ ਤਰ੍ਹਾਂ ਕਹਿੰਦਾ ਤਦੋਂ ਇਹ ਜਿਹੜਾ ਦੁਸ਼ਟਾਂ ਤੁਰਕਾਂ ਦਾ ਜਿਹੜਾ ਬਲ ਹੈ ਬਿਲਕੁਲ ਖਤਮ ਹੋ ਜਾਏਗਾ। ਕਰ ਹੈ ਪਰਸ ਪਲ ਮੇਲ ਜਸੋ, ਕਰ ਹੈ ਕਹਿੰਦੇ ਭਾਈ ਲਾਲੋ ਜੇ ਖਾਲਸੇ ਆਪੋ ਵਿੱਚ ਹੀ ਮੇਲ ਜੋ ਰੱਖਣ ਗਏ, ਆਪੋ ਜੀ ਮਿਲ ਕੇ ਰਹਿਣਗੇ। ਵਧੈ ਰਾਜ ਦੁਸ਼ਟਨ ਘਰ ਸਖੋ, ਫਿਰ ਤਾਂ ਇਹਨਾਂ ਦਾ ਰਾਜ ਭਾਗ ਖਾਲਸੇ ਦਾ ਵਧ ਜਾਏਗਾ, ਦੁਸ਼ਟਾਂ ਦਾ ਘਰ ਖੋਇਆ ਜਾਏਗਾ, ਦੁਸ਼ਟਾਂ ਦਾ ਘਰ ਨਾਸ ਹੋ ਜਾਏਗਾ। ਆਪਸ ਮਹਿਜੇ ਕਰ ਹੈ ਲੜਾਈ, ਭਾਈ ਲਾਲੋ ਜੇ ਖਾਲਸੇ ਆਪੋ ਵਿੱਚ ਲੜਾਈ ਕਰਨ, ਆਪੋ ਵਿੱਚ ਛਤਰੋ ਛਤਰੀ ਹੋ ਜਾਣਗੇ। ਰਿਸ ਬਸ ਹੋਏਗਾ ਸੋ ਦੁੱਖ ਪਾਏ, ਉਸੇ ਵਿੱਚ ਆ ਕੇ ਤੁਮੇ ਖਾਲਸਾ ਤੁਮੇ ਖਾਲਸਾ ਕੌਣ ਬੁਲਾਵੇ ਬਾਣੀ ਵੀ, ਤੂੰ ਕੌਣ ਹੈ ਤੇ ਤੂੰ ਕੌਣ ਹੈ, ਫਿਰ ਕਹਿੰਦੇ ਦੁਖੀ ਪਾਉਣਗੇ ਔਖੇ ਹੀ ਹੋਣਗੇ। ਨਾਨਕ ਬਾਣੀ ਸੱਚ ਵਖਾਨ ਹੈ, ਇਹ ਜਿਹੜਾ ਗੁਰੂ ਨਾਨਕ ਬਾਣੀ ਕਹਿੰਦੇ ਸੱਚੀ ਕਹਿ ਰਿਹਾ, ਸੱਚਾ ਬਚਨ ਆਖ ਰਿਹਾ। ਪ੍ਰਗਟ ਹੋਇ ਨਰ ਤਬ ਹੀ ਜਾਣ ਹੈ, ਇਹ ਬਚਨ ਕਹਿੰਦੇ ਪ੍ਰਗਟ ਪ੍ਰਤੱਖ ਹੋ ਗਿਆ, ਉਸ ਵੇਲੇ ਸਾਰੇ ਪੁਰਸ਼ ਜਾਣਨਗੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਕਿਹਾ ਹੈ। ਸਰਬ ਖਾਨ ਅਬ ਹੋਏ ਨਿਦਾਨਾ, ਇਹ ਵੀ ਭਾਈ ਲਾਲੋ ਜਿੰਨੇ ਆਇਮਨਾਬਾਦੀ ਪਠਾਣ ਹੈ ਸਾਰਿਆਂ ਦਾ ਹੁਣ ਕਹਿੰਦੇ ਆ ਅੰਤ ਹੋਈ ਜਾਣਾ, ਇਹਨਾਂ ਨੇ ਮਰਮੁਕ ਜਾਣਾ ਹੈ। ਚੱਲ ਹੈ ਤੁਫੰਗ ਕਟਾਰ ਕਿਰਪਾਨਾ, ਇੱਥੇ ਕਹਿੰਦੇ ਬੰਦੂਕਾਂ ਚੱਲਣਗੀਆਂ, ਕਟਾਰਾਂ ਤੇ ਕਿਰਪਾਨਾਂ ਚੱਲਣਗੀਆਂ। ਪੁਰ ਲੁੱਟ ਜਾਏ ਤ੍ਰਾਸ ਬਹੁ ਹੋਈ, ਆਇਮਨਾਬਾਦ ਪੁਰ ਲੁੱਟਿਆ ਜਾਏਗਾ, ਇੱਥੋਂ ਦੇ ਰਹਿਣ ਵਾਲਿਆਂ ਨੂੰ ਬੜਾ ਡਰ ਪੈ ਹੋਵੇਗਾ। ਨਹੀਂ ਸਬੂਤ ਬਚੈ ਅਬ ਕੋਈ, ਇੱਥੋਂ ਦਾ ਪਠਾਣ ਤੇ ਪਠਾਣੀ ਕੋਈ ਵੀ ਸਾਬਤਾ ਨੀ ਬਚੇ ਸਭ ਫੱਟੜ ਹੋ ਜਾਣਗੇ। ਇਹ ਪ੍ਰਸੰਗ ਸਭ ਗੁਰੂ ਬਖਾਨਾ ਆਏ ਜਿਹੜਾ ਪ੍ਰਸੰਗ ਹੈ ਭਾਈ ਲਾਲੋ ਜੀ ਨੂੰ ਸਾਰਾ ਗੁਰੂ ਮਹਾਰਾਜ ਜੀ ਨੇ ਕਿਹਾ ਸੁਰਤ ਹੋਤੋ ਇੱਕ ਦਿਜ ਮਤਵਾਨ ਚੰਗਾ ਬੁੱਧੀ ਵਾਲਾ ਇੱਕ ਬ੍ਰਾਹਮਣ ਸੀ ਨੇੜੇ ਬੈਠਾ ਹੀ ਸੁਣ ਰਿਹਾ ਸੀ ਇਸ ਬਚਨ ਨੂੰ ਲਖਿਓ ਕੇ ਸੰਤ ਸੰਪੂਰਨ ਕੋਈ ਬ੍ਰਾਹਮਣ ਨੇ ਜਾਣਿਆ ਵੀ ਇਹ ਤਾਂ ਕੋਈ ਪੂਰੇ ਸੂਰੇ ਸਾਧੂ ਮਹਾਤਮਾ ਹੈ ਉਚਰਿਓ ਸ਼ਬਦ ਗਜਬ ਕਾ ਜੋਈ ਬੜਾ ਕਹਿਰ ਗੁਜ਼ਾਰਨ ਵਾਲਾ ਮੁਖੋ ਇਹਨਾਂ ਨੇ ਸ਼ਬਦ ਉਚਾਰਨ ਕਰ ਦਿੱਤਾ ਔਰ ਡਰ ਧਾਰ ਕੇ ਸਦਨ ਸਿਧਾਰਾ ਬ੍ਰਾਹਮਣ ਹਿਰਦੇ ਵਿੱਚ ਡਰ ਜਾ ਧਾਰ ਕੇ ਮਹਾਰਾਜ ਕੋਲੋਂ ਉੱਠ ਕੇ ਘਰ ਵੱਲ ਨੂੰ ਚਲਾ ਗਿਆ ਆਨਿਓ ਬਹੁ ਪਕਵਾਨ ਆਹਾਰਾ ਬ੍ਰਾਹਮਣ ਨੇ ਬਹੁਤ ਕਹਿੰਦੇ ਪਕਵਾਨਾਂ ਦਾ ਮਠਿਆਈਆਂ ਦਾ ਭੋਜਨ ਜਾ ਲੈ ਆਂਦਾ ਹੋਏ ਦੀਨ ਧਰ ਦੀਨ ਅਗਾਰੀ ਬ੍ਰਾਹਮਣ ਨੇ ਬਹੁਤ ਆਈ ਨਮਾਣਾ ਜਾ ਹੋ ਕੇ ਸਤਿਗੁਰੂ ਅੱਗੇ ਉਹ ਪਕਵਾਨ ਰੱਖ ਦਿੱਤਾ ਹੱਥ ਜੋੜ ਕੇ ਗੇਰਾ ਉਚਾਰੀ ਦੋਵੇਂ ਹੱਥ ਜੋੜ ਕੇ ਉਹ ਬ੍ਰਾਹਮਣ ਨੇ ਬਚਨ ਬਾਣੀ ਸਤਿਗੁਰਾਂ ਨੂੰ ਕਿਹਾ ਇਹੋ ਆਹਾਰ ਦੇਹੋ ਸੰਤਨ ਖਵਾਈ ਆਜਾ ਜਿਹੜਾ ਮੈਂ ਭੋਜਨ ਲਿਆਂਦਾ ਮਿਠਾਈਆਂ ਲਿਆਂਦੀਆਂ ਤੁਸੀਂ ਆ ਸਾਧੂਆਂ ਸੰਤਾਂ ਨੂੰ ਛਕਾ ਦੇਵੋ ਜੀ ਤ੍ਰਿਪਤਾ ਸਰਬ ਸ਼ੁਦਾ ਮਿਟ ਜਾਈ ਇਹਨਾਂ ਦੀ ਭੁੱਖ ਮਿਟ ਜਾਊਗੀ ਸਾਰੇ ਤ੍ਰਿਪਤ ਹੋ ਜਾਣਗੇ ਰਾਵਰ ਸ਼ਬਦ ਜੋ ਭਾਖਿਓ ਕਰੂਰਾ ਗੁਰੂ ਨਾਨਕ ਸਾਹਿਬ ਸਾਧੂ ਸੰਤ ਆਪ ਜੀ ਨੇ ਜੋ ਮੁੱਖੋਂ ਬੜਾ ਕਰੜਾ ਸ਼ਬਦ ਉਚਾਰਿਆ ਲੁੱਟਣ ਨਗਰ ਖਾਨਨ ਹਿਤ ਦੂਰਾ ਪਠਾਣਾ ਦੀ ਜਿਹੜੀ ਸਫ਼ਾ ਕੋ ਦੂਰ ਕਰਨ ਲਈ ਤੇ ਇੱਥੇ ਲੁੱਟ ਪੁੱਟ ਹੋਣ ਲਈ ਕਿਹਾ ਹੈ ਸੋ ਨਿਜ ਬਚਨ ਫੇਰ ਕਰ ਦੀਜੈ ਗੁਰੂ ਨਾਨਕ ਸਾਹਿਬ ਸਾਧੂ ਜੀ ਉਹ ਆਪਣਾ ਜਿਹੜਾ ਬਚਨ ਉਹਨੂੰ ਫੇਰ ਦੀਏ ਮੋੜ ਲਈਏ ਵਾਪਸ ਕਰ ਲਈਏ ਜੀ ਮਹਾਂਪੁਰਖ ਤੁਮ ਕਰੁਣਾ ਕੀਜੈ ਸਾਰਾ ਵੱਡੇ ਮਹਾਂਪੁਰਖੋਂ ਕਿਰਪਾ ਕਰ ਦੀਏ ਤਰਸ ਕਰੀਏ ਜੀ ਚੱਲ ਆਇਓ ਮੈਂ ਸ਼ਰਨ ਤੁਮਾਰੀ ਮਹਾਰਾ ਬਖਸ਼ਾਉਣ ਵਾਸਤੇ ਮਹਾਰਾ ਤੁਹਾਡੀ ਚਰਨ ਸ਼ਰ ਚੱਲ ਕੇ ਮੈਂ ਆਇਆ ਅਬ ਹਮਰੀ ਕੀ ਜੈ ਰਖਵਾਰੀ ਮਹਾਰਾਜ ਤੁਸੀਂ ਸਾਡੀ ਰੱਖਿਆ ਕਰ ਲਈਏ ਵਿਚਾਰੇ ਬ੍ਰਾਹਮਣਾਂ ਦੀ ਸ੍ਰੀ ਗੁਰ ਕਹੈ ਸੁਨਹੁ ਦਿਜ ਐਸੇ ਮਹਾਰਾਜ ਕਹਿਣ ਲੱਗੇ ਵੀ ਬ੍ਰਾਹਮਣਾ ਸੁਣ ਲਾ ਤੂੰ ਹੁਣ ਸੰਤ ਬਚਨ ਹੋਇ ਗਦ ਰਦ ਜੈਸੇ ਪਰਮੇਸ਼ਰ ਦੇ ਸਾਧੂ ਸੰਤ ਹੁੰਦੇ ਉਹਨਾਂ ਦੇ ਬਚਨ ਤਾਂ ਕਹਿੰਦੇ ਹਾਥੀ ਦੇ ਦੰਦ ਵਰਗੇ ਹੁੰਦੇ ਇੱਕ ਵਾਰ ਜੇ ਵਹਿਰ ਨਿਕਾਸੇ ਹਾਥੀ ਦੇ ਦੰਦ ਇੱਕ ਵਾਰੀ ਕਹਿੰਦੇ ਬਾਹਰ ਨਿਕਲ ਜਾਣੀ ਇਸ ਤਰ੍ਹਾਂ ਸਾਧੂ ਸੰਤ ਇੱਕ ਵਾਰੀ ਮੁੱਖ ਤੋਂ ਬਚਨ ਬਾਹਰ ਕੱਢ ਦੇਣ ਪੁਨ ਪਰਵਿਰਸ਼ੈ ਨਹਿ ਕਰੇ ਪਰਿਆਸੇ ਹਾਥੀ ਦੇ ਦੰਦ ਇੱਕ ਵਾਰੀ ਬਾਹਰ ਮੁੱਖ ਤੋਂ ਨਿਕਲ ਫਿਰ ਨੀ ਨਾ ਮੂੰਹ ਵਿੱਚ ਵੜਦੇ ਇਸ ਤਰ੍ਹਾਂ ਕਹਿੰਦੇ ਸਾਧੂ ਦੇ ਬਚਨ ਕਹਿੰਦੇ ਹੁਣ ਵਾਪਸ ਨਹੀਂ ਹੋ ਸਕਦੇ ਦੋਹਰਾ ਖਾਨਨ ਸਭ ਕੋ ਅੰਤ ਹੋਵੇ ਵੀ ਬ੍ਰਾਹਮਣਾਂ ਜਿੰਨੇ ਕਹਿੰਦੇ ਪਠਾਣ ਰਹਿੰਦੇ ਇੱਥੇ ਸਾਰਿਆਂ ਦਾ ਅੰਤ ਹੋ ਹੀ ਜਾਣਾ ਬਚੈ ਨਾ ਇਹ ਥਲ ਕੋਏ ਜਨਾਈ ਪਠਾਣ ਇੱਥੇ ਕੋਈ ਥਾਂ ਤੇ ਨਹੀਂ ਬਚੇਗਾ ਸਭ ਮਰ ਜਾਣਗੇ ਬਖਸ਼ਿਓ ਤੂੰ ਅਬ ਜਾਵਈ ਬ੍ਰਾਹਮਣਾ ਕਹਿੰਦੇ ਬਖਸ਼ਿਆ ਜਾਵੇਗਾ ਮਿਲਿਓ ਦੀਨ ਮਨ ਹੋਏ ਤੂੰ ਆ ਕੇ ਮਿਲ ਗਿਆ ਮਨ ਵਿੱਚ ਬਹੁਤ ਨਿਮਰਤਾ ਸਹਿਤ ਹੋ ਕੇ ਚੌਪਈ ਹੇ ਦਿਜ ਲਾਲੋ ਮਿਲ ਕੇ ਦੋ ਉਸ ਵੇਲੇ ਮਹਾਰਾਜ ਕਹਿੰਦੇ ਵੀ ਹੇ ਬ੍ਰਾਹਮਣ ਹੇ ਵੀ ਭਾਈ ਲਾਲੋ ਤੁਸੀਂ ਦੋਵੇਂ ਜਾਣੇ ਮਿਲ ਜੁਲ ਕੇ ਕਹੇ ਜੇ ਬਚਨ ਕਰੋ ਅਬ ਸੋ ਅਸੀਂ ਤੁਹਾਨੂੰ ਬਚਨ ਕਹਿੰਦੇ ਆ ਤੁਸੀਂ ਦੋਵੇਂ ਜਾਣੇ ਮਿਲ ਕੇ ਇਉਂ ਹੀ ਕਰ ਲਓ ਨਿਜ ਪਰਿਵਾਰ ਲੈ ਹੋ ਸੰਗਾਰੇ ਆਪਣਾ ਘਰ ਵੀ ਜਾ ਕੇ ਨਾ ਆਪੋ ਆਪਣਾ ਪਰਿਵਾਰ ਤੁਸੀਂ ਨਾਲ ਲੈ ਲਓ ਆਪਣੀ ਸਭ ਹੀ ਵਸਤ ਸੰਭਾਰੇ ਜੋ ਤੁਹਾਡਾ ਕਦੇ ਸਾਜੋ ਸਮਾਨ ਪਿਆ ਉਹਨੂੰ ਵੀ ਸੰਭਾਲ ਲਓ ਆਪਣੋ ਆਪਣੇ ਨੂੰ ਚਤਰ ਕੋਸ ਪਰ ਅਬ ਤੁਮ ਜਾਈ ਕਹਿੰਦੇ ਸਾਜੋ ਸਮਾਨ ਲੱਦ ਕੇ ਇੱਥੋਂ ਤੁਸੀਂ ਏਮਨਾਬਾਦ ਤੋਂ ਚਾਰ ਕੋਹਾਂ ਦੇ ਉੱਪਰ ਚਲੇ ਜਾਓ ਸ਼ੁਸ਼ਕ ਤੜਾਗ ਪਿਖੋ ਤੇ ਥਾਈ ਇੱਥੇ ਕਹਿੰਦੇ ਚਾਰ ਕੋਹਾਂ ਤੇ ਇੱਕ ਸੁੱਕਾ ਪਾਣੀ ਤੋਂ ਬਗੈਰ ਤਲਾਬ ਪਿਆ ਹੋਇਆ ਹੈ ਬੈਠੇ ਰਹੀਏ ਸਹਿਤ ਕੁਟੁੰਬਾ ਆਪਣੇ ਪਰਿਵਾਰ ਦੇ ਸਹਿਤ ਤੜਾਗ ਦੇ ਵਿੱਚ ਹੇਠਾਂ ਜਿਹਾ ਹੋ ਕੇ ਬੈਠੇ ਰਹੀਏ ਪੁਰਕੋ ਸ਼ੋਰ ਬਿਨਾ ਬਿਲੰਬਾ ਵੀ ਅਸੀਂ ਕਹਿ ਰਹੇ ਹਾਂ ਇਮਨਾਬਾਦ ਜਿਹੜਾ ਸ਼ਹਿਰ ਉਹਨੂੰ ਬਿਨਾਂ ਦੇਰੀ ਤੋਂ ਛੱਡ ਦਿਓ, ਛੇਤੀ ਨਿਕਲੋ ਇੱਥੋਂ। ਭੋਰ ਹੋਤ ਮੁਗਲਨ ਕੀ ਸੈਨਾ, ਕੇ ਕੱਲ ਨੂੰ ਸਵੇਰ ਹੁੰਦਿਆਂ ਸਾਰ ਕਹਿੰਦੇ ਜਿਹੜੇ ਬਾਬਰ ਦੇ ਨਾਲ ਮੁਗਲ ਆ ਰਹੇ ਉਹਨਾਂ ਦੀ ਫੌਜ ਆ ਜਾਣੀ ਇੱਥੇ, ਆਏ ਇਹਾ ਲੂਟਾ ਹੈ ਸਭ ਐਨਾ। ਹਾਂ ਕਹਿੰਦੇ ਆ ਜਾਣਾ ਹੈ ਸਾਰਿਆਂ ਪਠਾਣਾ ਦੇ ਘਰਾਂ ਨੂੰ ਉਹਨਾਂ ਨੇ ਲੁੱਟ ਲੈਣਾ ਹੈ। ਸਭ ਪਠਾਨ ਕੋ ਪਠ ਜਮ ਦੁਆਰੇ, ਸਾਰੇ ਕੰਢੇ ਪਠਾਣਾ ਨੂੰ ਮਾਰ ਕੇ ਜਮਾਂ ਦੇ ਦਰਵਾਜ਼ੇ ਜਮਾਂ ਦੇ ਘਰ ਬਾਹਰ ਧਰਮਰਾਜ ਇਹਨਾਂ ਨੂੰ ਭੇਜਣਾ ਮਾਰ ਮਾਰ ਕੇ। ਕੀਨ ਬਾਂਧ ਕਰ ਲਏ ਹੈ ਸੰਗਾਰੇ, ਇਹਨਾਂ ਦੀਆਂ ਘਰ ਵਾਲੀਆਂ ਜਿਹੜੀਆਂ ਪਠਾਣੀਆਂ ਉਹਨਾਂ ਨੂੰ ਬੰਨ ਕੇ ਉਹਨਾਂ ਨੇ ਨੂੜ ਕੇ ਨਾਲ ਲੈ ਜਾਣਾ ਵੀ ਕੱਲ ਨੂੰ ਸਵੇਰ ਆ ਜਾਣੀ ਹੈ। ਪਰ ਉਸ ਇਹ ਤਾਂ ਭਵਿੱਖਤ ਵਾਕ ਮਹਾਰਾਜ ਜੀ ਨੇ ਕਹੇ ਸੀ ਵੀ 78 ਵਿੱਚ ਆਉਣਗੇ ਅਤੇ 97 ਵਿੱਚ ਚਲੇ ਜਾਣਗੇ। ਜਾਣੀ ਜਦੋਂ ਮਹਾਰਾਜ ਨੇ ਬਚਨ ਕਹੇ ਸੀ ਗੁਰੂ ਖਾਲਸਾ ਤਵਾਰੀਖ ਵਿੱਚ ਲਿਖਿਆ ਵੀ ਆਪ ਜੀ ਨੇ ਇਹ 1569 ਬਿਕਰਮੀ ਸੰਮਤ ਵਿੱਚ ਪਾ ਕਹੇ ਸੀ, ਜਾਣੀ 9 ਸਾਲ ਪਹਿਲਾਂ ਕਹੇ ਸੀ। 9 ਸਾਲਾਂ ਤੋਂ ਬਾਅਦ ਆਏ ਸੀ, ਪਰ ਨਾਲ ਡਾਕਟਰ ਵੀਰ ਸਿੰਘ ਜੀ ਨੇ ਆਪਣੇ ਵੱਲੋਂ ਥੋੜ੍ਹਾ ਜਿਹਾ ਇਸ਼ਾਰਾ ਦਿੱਤਾ, ਕਹਿੰਦੇ ਇਸ ਤਰ੍ਹਾਂ ਇਹ ਖੋਜ ਕਰਨ ਦੀ ਲੋੜ ਹੈ ਕਿ 9 ਸਾਲ ਆਏ ਸੀ ਜਾਂ ਅਗਲੇ ਸਵੇਰ ਹੀ ਆ ਗਏ ਸਨ। ਦੋਹਰਾ ਸੁਣ ਕਰ ਲਾਲੋ ਦਿਜ ਦੋ, ਅਸਲ ਰੂਪ ਦੇ ਵਿੱਚ ਤਾਂ ਉਸੇ ਸਮੇਂ ਆ ਗਏ ਸਨ, ਇਸੇ ਨੂੰ ਯਥਾਰਥ ਸਮਝਣਾ ਵੀ ਆ ਜਾਣਗੇ ਤੇ ਇਸ ਤਰ੍ਹਾਂ ਫਿਰ ਚਲੇ ਜਾਣਗੇ। ਔਰ ਉਹ ਵਿਚਾਰ ਸੁਣ ਕੇ ਭਾਈ ਲਾਲੋ ਤੇ ਉਹ ਦੂਸਰਾ ਜਿਹੜਾ ਬ੍ਰਾਹਮਣ ਹੈ ਸਤਿਅ ਲਖੇ ਸਭ ਬੈਨ, ਗੁਰੂ ਮਹਾਰਾਜ ਦੇ ਜੋ ਬਚਨ ਕਹੇ ਉਹਨਾਂ ਨੂੰ ਬਿਲਕੁਲ ਸਤ ਸਤ ਕਰਕੇ ਜਾਣਿਆ ਹੈ। ਦ੍ਰਿੜ ਪ੍ਰਤੀਤ ਹਿਰਦੈ ਕਰੀ, ਆਪੋ ਆਪਣੇ ਹਿਰਦਿਆਂ ਵਿੱਚ ਪੱਕਾ ਯਕੀਨ ਕਰ ਲਿਆ ਇਹਨਾਂ ਨੇ। ਗਏ ਤੁਰਤ ਨਿਜ ਐਨ, ਉਸੇ ਵੇਲੇ ਭਾਈ ਲਾਲੋ ਤੇ ਬ੍ਰਾਹਮਣ ਆਪਣੋ ਘਰੋਂ ਘਰੇ ਵਿੱਚ ਬੜੀ ਛੇਤੀ ਚਲੇ ਗਏ। ਚੌਪਈ ਆਪਣੀ ਸਭ ਸੰਭਾਰ ਸੰਭਾਰੀ, ਬ੍ਰਾਹਮਣ ਨੇ ਵੀ ਭਾਈ ਲਾਲੋ ਜੀ ਨੇ ਆਪਣੀ ਜਿੰਨੀ ਘਰ ਦੀ ਸਮੱਗਰੀ ਪਈ ਹੈ ਸੰਭਾਲ ਲੈਣਾ ਕੀਤੀ। ਲੀਨ ਸੰਗ ਭਰਾਤਾ ਸੁਤ ਨਾਰੀ, ਆਪਣੇ ਭਰਾ ਵੀ ਆਪਣੇ ਪੁੱਤਰ ਆਪਣੀਆਂ ਪਤਨੀਆਂ ਧੀਆਂ ਸਭ ਨਾਲ ਲੈ ਲਈਆਂ ਦੋਹਾਂ ਨੇ। ਵਹਿਰ ਨਗਰ ਤੇ ਨਿਕਸ ਬਹੋਰੀ, ਹਾਂ ਇਸ ਤਰ੍ਹਾਂ ਇਮਨਾਬਾਦ ਤੋਂ ਫਿਰ ਬਾਹਰ ਬਾਹਰ ਨਗਰ ਤੋਂ ਨਿਕਲ ਪਏ। ਪਹੁੰਚੇ ਤਿਸੀ ਠੌਰ ਕੋ ਟੋਰੀ, ਜਿੱਥੇ ਮਹਾਰਾਜ ਨੇ ਦੱਸਿਆ ਸੀ ਖੋਜਦੇ ਹੋਏ, ਕਹਿੰਦੇ ਉੱਥੇ ਜਾ ਪਹੁੰਚੇ ਉਹ ਸੁੱਕੇ ਜੇ ਤਲਾਅ ਕੋਲ ਜਾ ਪਹੁੰਚੇ ਚਾਰ ਕੋਹਾਂ ਤੇ। ਸ੍ਰੀ ਅੰਗਦ ਜੀ ਸੁਣੋ ਅਗਾਰੀ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਮੇਰੇ ਪਾਸੋਂ ਅਗਲੀ ਕਥਾ ਵੀ ਸੁਣ ਲਵੋ। ਜਸ ਬੀਤੀ ਦਸ ਕਾਰੋਂ ਉਚਾਰੀ, ਇਸ ਤਰ੍ਹਾਂ ਇਮਨਾਬਾਦ ਦੀ ਪਠਾਣਿਆਂ ਨਾਲ ਬੁਰੀ ਬੀਤੀ ਉਹ ਮੈਂ ਤੁਹਾਨੂੰ ਦੱਸਦਾ ਹਾਂ। ਉਤੋ 50 ਕੋਸ ਪਰ ਡੇਰਾ, ਗੁਰੂ ਨਾਨਕ ਸਾਹਿਬ ਜੀ ਨੇ ਮੁੱਖੋਂ ਬਚਨ ਕਹੇ ਸੀ ਉਸ ਵੇਲੇ, ਕਹਿੰਦੇ ਬਾਬਰ ਦਾ 50 ਕੋਹਾਂ ਉੱਪਰ ਡੇਰਾ ਲਾਇਆ ਕੈਂਪ ਲਾਇਆ ਹੋਇਆ ਸੀ। ਦਲ ਬਾਬਰ ਕੇ ਸੰਗ ਕਨੇਰਾ, ਬਾਬਰ ਦੇ ਨਾਲ ਬੜਾ ਤਕੜਾ ਫੌਜਾਂ ਦਾ ਦਲ ਹੈ ਸੀ। ਤੁਰਕੀ ਬਲੀ ਤੁਰੰਗ ਵਿਸਾਲਾ, ਇਹਨਾਂ ਮੁਗਲਾਂ ਦੇ ਹੇਠ ਕਹਿੰਦੇ ਤੁਰਕਾਨ ਦੇ ਘੋੜੇ ਬੜੇ ਤਕੜੇ ਬਲੀ ਸਨ। ਬਹੁਤ ਦੂਰ ਗਮਨੈ ਤਤਕਾਲਾ, ਘੋੜੇ ਕਹਿੰਦੇ ਬੜੀ ਛੇਤੀ ਦੂਰ ਤੱਕ ਚਲੇ ਜਾਂਦੇ ਤੇ ਚੱਲਣ ਵਾਲੇ ਸਨ। ਤੇ ਛਿਨ ਬਾਬਰ ਕੋ ਮਨ ਫੇਰਾ, ਉਸ ਸਮੇਂ ਮਹਾਰਾਜ ਨੇ ਜਿਹੜਾ ਬਾਬਰ ਆ ਉਹਦਾ ਵੀ ਮਨ ਇੱਧਰ ਨੂੰ ਫੇਰ ਦਿੱਤਾ। ਇਹ ਮਨਵਾਦ ਨਗਰ ਲਿਓ ਘੇਰਾ, ਮਨ ਵਿੱਚ ਬੈਠਿਆਂ ਬੈਠਿਆਂ ਇਹਦੇ ਵਿਚਾਰ ਉੱਠੀ ਆ ਵੀ ਤੜਕੇ ਚੱਲ ਕੇ ਨਾ ਇਮਨਾਬਾਦ ਨੂੰ ਮੈਂ ਘੇਰਾ ਪਾ ਲਵਾਂ। ਅਕਸ਼ ਮਾਤਰ ਅਬ ਪਰ ਹੋ ਜਾਈ, ਇਸ ਤਰ੍ਹਾਂ ਮਨ ਦੇ ਵਿੱਚ ਖਿਆਲ ਆਇਆ ਬਾਬਰ ਦੇ ਵਿੱਚ ਚੇਤ ਹੀ ਮੈਂ ਜਾ ਪਵਾਂ ਇਮਨਾਬਾਦੀ ਪਠਾਣਾ ਤੇ, ਤੂਰਨ ਤਿੰਨ ਕੋ ਦਿਓ ਵਿੱਚ ਲਾਈ, ਛੇਤੀ ਜਾ ਕੇ ਪਠਾਣਾ ਨੂੰ ਖੰਡਾ ਪਟਾ ਦੇਵਾਂ ਮਾਰ ਮੁਕਾ ਕੇ। ਮਾਨੀ ਆਨ ਨ ਮਾਨਹ ਮੋਰੀ, ਇਹੋ ਜਿਹੇ ਪਠਾਣ ਹੰਕਾਰੀ ਹੋਏ ਪਏ ਮੇਰੀ ਇਹ ਨੀਏ ਮੰਨਦੇ ਹਨ। ਸਾਸ ਪਠਾਨ ਹਨ ਹੋ ਕਰ ਜੋਰੀ। ਇਸ ਤਰ੍ਹਾਂ ਦੇ ਜਿਹੜੇ ਹੰਕਾਰੀ ਪਠਾਨ ਉਹਨਾਂ ਨੂੰ ਬਲ ਕਰਕੇ ਮੈਂ ਕੱਲ ਨੂੰ ਸਵੇਰੇ ਜਾਂਦਿਆਂ ਸਾਰੀ ਮਾਰ ਮੁਕਾਵਾਂ। ਸਰਬ ਸੈਨ ਕੋ ਆਇਸ ਦੀਨੀ। ਇਸ ਤਰ੍ਹਾਂ ਕਹਿੰਦੇ ਬਾਬਰ ਨੇ ਮਨ ਵਿੱਚ ਵਿਚਾਰ ਕੇ ਆਪਣੀ ਸਾਰੀ ਫੌਜ ਨੂੰ ਆਗਿਆ ਕਰ ਦਿੱਤੀ। ਅਸ ਪਰ ਪਾਏ ਪਾਖਰ ਲੀਨੀ। ਉਸੇ ਵੇਲੇ ਫੌਜ ਨੇ ਆਪੋ ਆਪਣੇ ਘੋੜਿਆਂ ਉੱਪਰ ਕਾਠੀਆਂ ਸਜਾ ਵਜਾ ਲਈਆਂ। ਜੋਧਾ ਸਨੱਦ ਬੱਧ ਹੋਇਆ ਸਭ ਹੀ। ਕਹਿੰਦੇ ਬਾਬਰ ਦੇ ਸੂਰਵੀਰ ਸੀ ਐਨ ਤਿਆਰ ਪ੍ਰਤਿਆਰ ਹੋ ਗਏ। ਲੀਨ ਤਫੰਗੈ ਕਸ ਕਰ ਤਬ ਹੀ। ਸਾਰਿਆਂ ਨੇ ਬੰਦੂਕਾਂ ਕਹਿੰਦੇ ਗੋਲੀ ਛਿੱਕਾ ਪਾ ਕੇ ਤਿਆਰ ਕਰ ਲਈਆਂ। ਘੋਰਨ ਪਰ ਹੋਇ ਕੈ ਅਸਵਾਰਾ। ਬਾਬਰ ਦੇ ਹੁਕਮ ਅਨੁਸਾਰ ਆਪੋ ਆਪਣੇ ਘੋੜਿਆਂ ਉੱਪਰ ਅਸਵਾਰ ਹੋ ਕੇ ਕਰੀ ਦੌੜਨ ਲੱਗੀ ਅਵਾਰਾ। ਕਰੀ ਦੌਰ ਨਹਿ ਲੱਗੀ ਅਵਾਰਾ। ਕਰੀ ਦੌਰ ਨਹਿ ਲੱਗੀ ਅਵਾਰਾ ਕਹਿੰਦੇ ਇਸ ਤਰ੍ਹਾਂ ਦੇਰੀ ਨੀ ਕੀਤੀ, ਦੇਰੀ ਨੀ ਲੱਗੀ ਹੈ, ਉਸੇ ਵੇਲੇ ਦੌੜ ਭੱਜ ਕੀਤੀ ਹੈ। ਮਾਰਗ ਵਿਖੇ ਆਪ ਗਾ ਜੇਤੀ। ਜਿਹੜੀ ਦੌੜ ਲਾਉਣਾ ਕੀਤੀ ਤੇਜ ਲੱਗੀ ਤੇ ਚੱਲੇ ਹਨ ਮਾਰਗ ਵਿਖੇ ਜਿੰਨੀ ਰਸਤੇ ਵਿੱਚ ਕਹਿੰਦੇ ਨਦੀਆਂ ਹੈ ਸਨ। ਪ੍ਰਭ ਰੁੱਖ ਪਿਖੇ ਸ਼ੁਸ਼ਕ ਗਈ ਕੇਤੀ। ਪਰਮੇਸ਼ਰ ਵਾਹਿਗੁਰੂ ਦਾ ਅੰਦਰਲਾ ਖਿਆਲ ਜਾਣ ਕੇ ਸਾਰੀਆਂ ਨਦੀਆਂ ਦਾ ਪਾਣੀ ਸੁੱਕ ਸੁੱਕ ਗਿਆ। ਉਸ ਵੇਲੇ ਵੱਡੇ ਬੇਗ ਸੋ ਤੁਰੰਗ ਚਲਾਏ। ਬਾਬਰ ਦੇ ਸੂਰਵੀਰ ਉਹਨਾਂ ਨੇ ਬੜੇ ਕਹਿੰਦੇ ਤੇਜ ਨਾਲ ਘੋੜਿਆਂ ਨੂੰ ਚਲਾਇਆ। ਤੁਰਨ ਪਹੁੰਚ ਸਰਬ ਬਿਸਮਾਏ। ਛੇਤੀ ਪਹੁੰਚ ਕੇ ਇਮਨਾ ਬਾਲ ਬੜੇ ਚਰਜੇ ਹੋਏ। ਜੋ ਮਾਰਗ ਥੋ ਦੂਰ ਕਨੇਰੀ। ਕਹਿੰਦੇ ਰਸਤਾ ਬੜਾ ਤਕੜਾ ਦੂਰ ਸੀ, ਪੂਜਾ ਕੋ ਰਸਤਾ ਹੈ ਸੀ। ਕਰਿਓ ਸਮੀਪ ਪ੍ਰਭੂ ਤਿਸ ਬੇਰੀ। ਪਰਮੇਸ਼ਰ ਨੇ ਐਸੀ ਕਹਿੰਦੇ ਕਲਾ ਜੀ ਵਰਤਾਈ, ਉਹ ਬਹੁਤ ਨੇੜੇ ਜਿਹੀ ਕਰਤਾ ਹੈ। ਸਵਾ ਪਹਿਰ ਮਹਿ ਪਹੁੰਚੇ ਆਈ। ਕਹਿੰਦੇ ਵਾਸਤੇ ਜਿਹੜੇ ਬਾਬਰ ਦੇ ਫੌਜੀ ਹੈ ਸਵਾ ਪਹਿਰ ਵਿੱਚ ਹੀ ਆ ਪਹੁੰਚੇ ਮਨਾ ਬਾਲ। ਸਰਬ ਨਗਰ ਕੋ ਭੌਰੀ ਪਾਈ। ਸਾਰੇ ਏਮਨਾਬਾਦ ਸ਼ਹਿਰ ਨੂੰ ਆ ਕੇ ਮੁਗਲਾਂ ਨੇ ਘੇਰਾ ਪਾ ਲਿਆ ਹੈ। ਦਿਵਸ ਚੜੇ ਮੰਡਿਓ ਰਣ ਭਾਰੀ। ਦਿਨ ਚੜਦੇ ਸਾਰੀ ਭਾਰੀ ਜੰਗ ਇਹਨਾਂ ਨੇ ਸ਼ੁਰੂ ਕਰ ਦਿੱਤਾ। ਛੁੱਟ ਤੋਂ ਤਫਾਂਗ ਮਨੋ ਪਿਚਕਾਰੀ। ਜਿਹੜੀਆਂ ਬੰਦੂਕਾਂ ਚੱਲਣੀਆਂ ਮਨ ਨੂੰ ਜਿਵੇਂ ਕੋਈ ਹੋਲੀ ਖੇਲਦੇ ਹੁੰਦੇ ਨਾ ਬੱਚੇ, ਉਹ ਪਿਚਕਾਰੀਆਂ ਨੀਆਂ ਰੰਗ ਦੀਆਂ ਕਹਿੰਦੇ ਛੱਡਦੇ ਹੁੰਦੇ ਆ, ਪਿਚਕਾਰੀਆਂ ਹੀ ਛੁੱਟ ਰਹੀਆਂ ਚੱਲ ਰਹੀਆਂ। ਸਾਂਗ ਪ੍ਰਹਾਰ ਹੈ ਮੂਠ ਗੁਲਾਲਾ। ਬਰਸ਼ੀਆਂ ਮਾਰਦੀਆਂ ਹਨ ਇਹ ਮਾਨੋ ਬੱਚੇ ਕਹਿੰਦੇ ਗੁਲਾਲ ਰੰਗ ਦੀਆਂ ਮੁੱਠਾਂ ਭਰ ਭਰ ਕੇ ਸਿੱਟ ਰਹੇ ਹੈ। ਢਾਲਾਂ ਬਣੀ ਮਨੋ ਡਫ ਮਾਲਾ। ਜਿਹੜੀਆਂ ਢਾਲਾਂ ਹਨ ਉਹ ਇਉਂ ਹੈ ਜਿਵੇਂ ਡੱਫਾਂ ਦੀ ਪੰਗਤੀ ਹੋਵੇ, ਡੱਫਾਂ ਵੱਜ ਰਹੀਆਂ ਹੋਣ। ਭਗ ਭਗ ਘਾਓ ਸ਼ਬਦ ਤਿੰਨ ਕੇਰਾ। ਇਸ ਤਰ੍ਹਾਂ ਕਹਿੰਦੇ ਜਿਹੜਾ ਪੱਟ ਵਿੱਚੋਂ ਭਗ ਭਗ ਕਰਕੇ ਖੂਨ ਨਿਕਲੇ ਆਵਾਜ਼ਾਂ ਕਰੇ, ਇਹੀ ਕਹਿੰਦੇ ਹੋਲੀ ਦਾ ਕਹਿੰਦੇ ਆਵਾਜ਼ਾਂ ਹੋ ਰਿਹਾ ਹੈ। ਲਿਖਸੀ ਮੀਂਜ ਅੰਬੀਰ ਅੰਘੇਰਾ। ਜਿਹੜਾ ਕਹਿੰਦੇ ਉਹ ਮਰਿਆਂ ਦੇ ਵਿੱਚੋਂ ਮਿੱਝੀ ਚਰਬੀ ਜੀ ਨਿਕਲੀ ਹੈ, ਇਹ ਮਾਨੋ ਕਹਿੰਦੇ ਅੰਬੀਰਾ ਸੰਘੇੜਿਆਂ ਦਾ ਆਟਾ ਜਾਂ ਖੁਸ਼ਬੂਦਾਰ। ਸ੍ਰੋਣਤ ਬਸਤਰ ਰੰਗ ਭਏ ਲਾਲਾ। ਸਾਰਿਆਂ ਪਠਾਣਾਂ ਦੇ ਜਿਹੜੇ ਖੂਨ ਦੇ ਨਾਲ ਲੰਘ ਕਹਿੰਦੇ ਲਾਲੋ ਲਾਲ ਹੋ ਗਏ ਕਪੜੇ। ਮਾਨੋ ਰੰਗ ਪਤੰਗੀ ਡਾਲਾ। ਮਾਨੋ ਕਹਿੰਦੇ ਹੋਲੀ ਖੇਡਦਿਆਂ ਹੋਇਆ ਪਤੰਗੀ ਰੰਗ ਲਾਲ ਰੰਗ ਹੀ ਉੱਪਰ ਸੁੱਟਿਆ ਇੱਕ ਦੂਸਰੇ ਤੇ। ਘਰ ਮਹਿ ਚਮਕ ਰਹੀ ਕਰਵਾਰ। ਜਿਹੜੀ ਸੂਰਵੀਰਾਂ ਦੇ ਹੱਥਾਂ ਵਿੱਚ ਤਲਵਾਰਾਂ ਚਮਕ ਰਹੀਆਂ। ਛੁੱਟੀ ਮਨੋ ਫੂਲਨ ਕੀ ਧਾਰ। ਛਟੀ ਮਨੋ ਫੂਲਨ ਕੀ ਧਾਰ। ਇਹ ਮਾਨੋ ਕਹਿੰਦੇ ਫੂਲ ਛਟੀਆਂ ਆਪਣੇ ਹੱਥ ਵਿੱਚ ਧਾਰਨ ਕੀਤੀਆਂ ਹਨ ਸਭ ਨੇ। ਮਾਰ ਮਾਰ ਮੁਖ ਗਾਵੇ ਗੀਤਾ। ਮਾਰ ਲੋ ਮੁਖੋ ਕਹਿੰਦੇ ਮਾਨੋ ਹੋਲੀ ਦਾ ਗੀਤ ਗਾ ਰਹੇ। ਖੇਲ ਤਫਾਗ ਮਨੋ ਕਰ ਪ੍ਰੀਤਾ। ਇਸ ਤਰ੍ਹਾਂ ਮਾਨੋ ਕਹਿੰਦੇ ਪ੍ਰੀਤੀ ਕਰਕੇ ਬੱਚੇ ਹੋਲੀ ਖੇਡ ਰਹੇ, ਉਹ ਸੂਰਬੀਰਾਂ ਦਾ ਜੰਗ ਹੋਲੀ ਖੇਡਣ ਵਾਂਗ ਦਿਸ ਰਿਹਾ ਹੈ। ਭਏ ਨਿਸੰਗ ਵੀਰ ਇੱਕ ਵੇਰਾ, ਇੱਕੋ ਵੇਰ ਇੱਕੋ ਸਮੇਂ ਸੂਰਬੀਰ ਨਿਸੰਗ ਹੋ ਗਏ, ਨਿਡਰ ਹੋ ਗਏ। ਵਜੇ ਉਸਾਰ ਸੋ ਸਾਰ ਕਨੇਰਾ, ਦੋਹਾਂ ਪਾਸਿਆਂ ਤੋਂ ਬੜਾ ਕਹਿੰਦੇ ਲੋਹੇ ਵਿੱਚ ਲੋਹਾ ਵੱਜਿਆ, ਸ਼ਸਤਰ ਨਾਲ ਸ਼ਸਤਰ ਖੜਕਿਆ ਹੈ। ਵਹਿਰ ਦੁਰਗ ਤੇ ਨਿਕਸ ਪਠਾਨਾ, ਇੱਧਰ ਜਿਹੜੇ ਏਮਨਾਵਾਦੀ ਪਠਾਨ ਕਿਲੇ ਤੋਂ ਬਾਹਰ ਨਿਕਲ ਕੇ, ਕੂਦ ਕੁਲਾਂਚਨ ਹਨ ਹੈ ਕਿਰਪਾਨਾ, ਇਸ ਤਰ੍ਹਾਂ ਕੁੱਦੇ ਹੋਏ ਛਾਲਾਂ ਮਾਰਦੇ ਹੋਏ ਦੂਸ ਕਿਰਪਾਨਾ ਮਾਰਦੇ। ਇੱਕ ਹੈ ਬਾਰ ਪਰੇ ਅਰ ਰਾਈ, ਇੱਕੋ ਵਾਰੀ ਕਹਿੰਦੇ ਇਸ ਤਰ੍ਹਾਂ ਲਲਕਾਰੇ ਮਾਰ ਕੇ ਆਪੇ ਮੁਗਲਾਂ ਤੇ, ਤੀਰ ਤੁਫੰਗਾ ਬਹੁਤ ਚਲਾਈ, ਪਠਾਣਾ ਨੇ ਬੜੀਆਂ ਬੰਦੂਕਾਂ ਤੇ ਤੀਰ ਜੇ ਚਲਾਏ ਹਨ। ਸ੍ਰੀ ਪ੍ਰਭ ਬਚ ਤੇ ਫੇਟੀ ਪਰ ਹੀ, ਮਹਾਰਾਜ ਪਰਮੇਸ਼ਰ ਦੇ ਬਚਨ ਕਰਕੇ ਇਹਨਾਂ ਦੀਆਂ ਜਿਹੜੀਆਂ ਕਿਰਪਾਨਾਂ ਬੰਦੂਕਾਂ ਚਲੀਆਂ ਸਭ ਕਹਿੰਦੇ ਮਾਤ ਪੈ ਰਹੀਆਂ, ਫਿੱਕੀਆਂ ਪੈ ਰਹੀਆਂ, ਵਿਅਰਥ ਜਾ ਰਹੀਆਂ। ਕੋਈ ਨਾ ਸ਼ਸਤਰ ਕਾਜ ਕਛ ਕਰ, ਪਠਾਣਾ ਨਾਲ ਚਲਾਇਆ ਹੋਇਆ ਸ਼ਸਤਰ ਕੋਈ ਕੰਮ ਨਹੀਂ ਕਰ ਰਿਹਾ, ਸਭ ਐਵੇਂ ਹੀ ਨਿਸ਼ਫਲ ਹੋ ਰਹੇ ਰਹੇ ਬਹੁਤ ਚਿਰ ਅਟਕ ਅਗਾਰੀ। ਇਸ ਤਰ੍ਹਾਂ ਜਿਹੜੇ ਪਠਾਣ ਹੈ ਬਹੁਤ ਸਮੇਂ ਤੱਕ ਭਾਵੇਂ ਅੱਗੇ ਅਟਕੇ ਰਹੇ। ਰਿਸ ਘਰ ਬਾਬਰ ਗੇਰਾ ਉਚਾਰੀ, ਸਵੇਰੇ ਜਿਹੜਾ ਬਾਬਰ ਹੈ ਉਹਨੇ ਗੁੱਸੇ ਵਿੱਚ ਆ ਕੇ ਆਪਣੇ ਮੁਗਲਾਂ ਨੂੰ ਸੂਰਬੀਰਾਂ ਨੂੰ ਬਚਨ ਕਿਹਾ, ਉਹ ਮੁਗਲ ਲੈ ਧਨ ਮਮ ਪਾਸੂ, ਉਹ ਮੁਗਲੋ ਮੇਰੇ ਕੋਲੋਂ ਕਿੰਨੋ ਤਨਖਾਹ ਲਾ ਤੁਸੀਂ ਧਨ ਲੈਂਦੇ ਰਹੇ ਹੋ, ਨਿਤ ਪ੍ਰਤ ਬਿਲ ਸਤ ਬਹੁਰ ਵਿਲਾਸੂ, ਧਨ ਲੈ ਕੇ ਹਮੇਸ਼ਾ ਬੜਾ ਭਾਰੀ ਆਨੰਦ ਮਾਣਦੇ ਰਹੇ ਹੋ। ਜਬ ਹੈ ਆਵਨ ਕਾਜ ਹਮਾਰੇ, ਵੀ ਸਾਡਾ ਇਹ ਜੰਗ ਦੇ ਕੰਮ ਵਿੱਚ ਆਉਣਾ ਸੀ, ਇਹ ਕਰ ਰਾਖੇ ਅਬ ਪ੍ਰਾਣ ਪਿਆਰੇ, ਮੁਗਲੋ ਆਪਣੇ ਪ੍ਰਾਣਾਂ ਨੂੰ ਪਿਆਰੇ ਕਰਕੇ ਬਚਾ ਰੱਖੇ, ਮੂੰਹ ਨੀ ਕਰਦੇ ਉਧਰ ਨੂੰ, ਕੱਬ ਕੇ ਅਟਕੇ ਖਾਨ ਅਗਾਰੀ। ਦੇਖੋ ਇਮਨਾਬਾਦੀ ਜਿਹੜੇ ਪਠਾਨ ਹੈ ਕਦੋਂ ਦੇ ਤੁਹਾਡੇ ਅੱਗੇ ਅੜਕੇ ਹੋਏ ਅੜੇ ਹੋਏ ਹੈ, ਕਰੋ ਫਤਿਹ ਕਿਉਂ ਨਾ ਇਨਕੋ ਮਾਰੀ, ਇਹਨਾਂ ਨੂੰ ਮਾਰ ਕਰਕੇ ਤੁਸੀਂ ਜੰਗ ਦੇ ਨੂੰ ਜੰਗ ਨੂੰ ਫਤਿਹ ਕਿਉਂ ਨੀ ਕਰਦੇ, ਖਤਮ ਕਿਉਂ ਨੀ ਕਰ ਦਿੰਦੇ। ਅਸ ਕਹਿ ਭੇਰੋਂ ਢੋਲ ਬਜਾਏ, ਅਸ ਕਹਿ ਭੈਰੋਂ ਢੋਲ ਬਜਾਏ, ਇਸ ਤਰ੍ਹਾਂ ਬਾਬਰ ਨੇ ਕਹਿ ਕੇ ਨਗਾਰਚੀਆਂ ਰਾਹੀਂ ਕਹਿੰਦੇ ਭਿਆਨਕ ਜਿਹੜਾ ਢੋਲ ਹੈ ਬਜਾਇਆ, ਬਹੁਤ ਦਮਾਮੇ ਡੰਕ ਲਗਾਏ, ਹੋਰ ਜਿਹੜੇ ਬੜੇ ਭਾਰੀ ਨਗਾਰੇ ਉਹਨਾਂ ਤੇ ਕੋਟਾਂ ਲਗਵਾਈਆਂ ਮਰਵਾਈਆਂ, ਹੇਲਾ ਕਰਿਓ ਪਰੇ ਇੱਕ ਬੇਰਾ, ਇਸ ਤਰ੍ਹਾਂ ਹੱਲਾ ਜਾ ਕਰਕੇ ਇੱਕੋ ਵਾਰੀ ਪੈ ਗਏ ਮੁਗਲ, ਮਚਿਓ ਤਬੈ ਘਮਸਾਨ ਕਨੇਰਾ, ਫਿਰ ਤਾਂ ਬੜਾ ਭਾਰੀ ਦਾ ਜੰਗ ਮੱਚ ਪਿਆ ਹੈ, ਠਹਾ ਠਹੀ ਚੱਲ ਰਹੀ ਤੁਫੰਗਾ, ਜਿਹੜੀਆਂ ਬੰਦੂਕਾਂ ਠਾ ਠਾ ਕਰਦੀਆਂ ਚੱਲ ਰਹੀਆਂ, ਕਿਤਕ ਪਰੋਏ ਬਰਛਨ ਸੰਗਾ, ਕੋਈ ਤਾਂ ਕਹਿੰਦੇ ਪਠਾਨ ਬਰਸ਼ੋਇਆ ਬਰਛਿਆਂ ਨਾਲ ਪਰੋ ਦਿੱਤੇ, ਖਚਾ ਖਚੀ ਕੀਨੀ ਤਲਵਾਰ, ਤਲਵਾਰਾਂ ਦੀ ਕਹਿੰਦੇ ਖਚ ਖਚ ਦੀ ਆਵਾਜ਼ ਜੀ ਕੀਤੀ ਹੈ, ਧੜ ਤੇ ਸਿਰ ਕੀ ਜੁਦੇ ਉਤਾਰਨ, ਪਠਾਨਾਂ ਦੇ ਜਿਹੜੇ ਸਿਰ ਹੈ ਧੜ ਤੋਂ ਲਾ ਬਖਰੇ ਕਰ ਦਿੱਤੇ, ਮੋਢਨ ਤੇ ਬਾਹਾਂ ਕੱਟ ਡਾਰੀ, ਮੋਢਨ ਤੇ ਬਾਹਾਂ ਕੱਟ ਡਾਰੀ, ਜਿਹੜੀਆਂ ਬਾਹਾਂ ਕਹਿੰਦੇ ਮੋਢੇ ਤੋਂ ਕੱਟ ਕੇ ਸਿੱਟ ਦਿੱਤੀਆਂ, ਲੋਥੈ ਬਿਥਰੀ ਧਾਰਾ ਮਝਾਰੀ, ਪਠਾਣਾਂ ਦੀਆਂ ਲੋਥੈ ਧਰਤੀ ਤੇ ਖਿਲਰ ਗਈਆਂ, ਮੁਗਲ ਗਏ ਕੈਸੇ ਇੱਕ ਬੇਰਾ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਉਹ ਜਿਹੜੇ ਮੁਗਲ ਇੱਕੋ ਵਾਰੀ ਕੈਸੇ ਗਏ ਪਠਾਣਾਂ ਤੇ, ਜਾਏ ਬਾਜ ਜਸ ਦੇਖ ਬਟੇਰਾ, ਇਸ ਤਰ੍ਹਾਂ ਬਟੇਰਿਆਂ ਨੂੰ ਦੇਖ ਕੇ ਕਹਿੰਦੇ ਬਾਜ ਜਾਂਦੇ ਹੁੰਦੇ ਹੈ, ਠੰਡ ਕਟੇ ਥਾਉ ਨਹਿਸ਼ੂਰੀ, ਉਧਰ ਜਿਹੜੇ ਪਠਾਨ ਹੈ ਕਹਿੰਦੇ ਥਾਂ ਨਹੀਂ ਛੱਡੀ ਉਹਨਾਂ ਨੇ, ਖੜੋਤੇ ਹੋਈ ਭਾਵੇਂ ਕੱਟੇ ਵੱਡੇ ਗਏ, ਕਾਇਰ ਭੱਗੇ ਲਾਜ ਕੁੱਲ ਤੋਰੀ, ਜਿਹੜੇ ਡਰਪੋਗ ਸੀ ਭੱਜ ਗਏ ਆਪਣੇ ਕੁੱਲ ਦੀ ਲੱਜਿਆ ਲੁਜਿਆ ਛੱਡ ਕੇ ਤੋੜ ਕੇ, ਮੁਗਲਨ ਦਲ ਜਨ ਘਟਾ ਘੁਮੰਡੀ, ਮੁਗਲਾਂ ਦਾ ਦਲ ਇਉਂ ਸੀ ਜਿਵੇਂ ਕਾਲੀਆਂ ਘਟਾਂ ਘੁਲ ਕੇ ਆਈਆਂ, ਤਲਵਾਰਾਂ ਸਮ ਬਿਜ ਪ੍ਰਚੰਡੀ, ਤਲਵਾਰਾਂ ਇਉਂ ਸੀ ਜਿਵੇਂ ਕਹਿੰਦੇ ਬਿਜਲੀ ਹੁੰਦੀ ਬੜੀ ਚਮਕਦੀ ਹੋਈ, ਵਜਹ ਦਮਾਮੇ ਜਸ ਘਨ ਘੋਰੀ, ਨਗਾਰੇ ਇਉਂ ਵੱਜਦੇ ਕਹਿੰਦੇ ਜਿਵੇਂ ਕਹਿੰਦੇ ਬੱਦਲ ਗੱਜ ਰਿਹਾ ਹੋਵੇ, ਕੁਲਕਾਂ ਬਰਖ ਰਹੀ ਬਹੁ ਓਰੀ, ਹਾਜਰੀਆਂ ਬੋਲੀਆਂ ਬਰਸ਼ ਰਹੀਆਂ ਮਾਨੋ ਬਹੁਤੇ ਓਰੀ ਕਦੇ ਬਰਸ ਰਹੇ, ਕ੍ਰਿਖ ਪਾਕ ਸਮ ਖਾਨ ਅਗਾਰੀ, ਅੱਗੇ ਜਿਹੜੇ ਪਠਾਨ ਹੈ ਉਹ ਪੱਕੀ ਖੇਤੀ ਵਾਂਗ ਹਨ, ਨਾਸ਼ਕੀਨ ਸਗਰੀ ਇੱਕ ਬਾਰੀ, ਕਹਿੰਦੇ ਮੁਗਲਾਂ ਨੇ ਇੱਕੋ ਵਾਰੀ ਪਖਾਨਾ ਰੂਪੀ ਖੇਤੀ ਨੂੰ ਮੁੜਿਆਂ ਨੂੰ ਨਾਸ਼ ਕਰ ਦਿੱਤਾ, ਗੋਲੀਆਂ ਰੂਪ ਗੜੇ ਬਰਸਾ ਕੇ, ਤਛਾ ਮੁੱਛ ਤਰਵਾਰਨ ਕਰਕੇ, ਕਈਆਂ ਨੂੰ ਤਲਵਾਰਾਂ ਨੇ ਨਾਲ ਕਹਿੰਦੇ ਕੱਟ ਵੱਢ ਕਰ ਦਿੱਤਾ ਹੈ, ਲੁੱਟਣ ਲੱਗੇ ਨਗਰ ਮਹਿ ਬਰ ਕੇ, ਏਮਨਾਬਾਦ ਸ਼ਹਿਰ ਵਿੱਚ ਪ੍ਰਵੇਸ਼ ਹੋ ਕੇ ਜਿਹੜੇ ਮੁਗਲ ਹੈ ਪਠਾਣਾ ਦੇ ਘਰਾਂ ਵਿੱਚ ਲੁੱਟਣ ਲੱਗ ਪਏ, ਦਰਬ ਤੁਰੰਗ ਲੀਏ ਸਭ ਜਾਈ, ਕਿਸੇ ਨੇ ਧਨ ਜਾ ਲਿਆ ਕਿਸੇ ਨੇ ਘੋੜੀ ਜਾ ਲਏ, ਖਾਨਨ ਸਾਧਨ ਬਰੇ ਪੁਨ ਧਾਈ, ਇਸ ਤਰ੍ਹਾਂ ਪਠਾਣਾ ਦੇ ਪੁਨਾ ਘਰ ਵਿੱਚ ਜਾ ਬੜੇ ਹਨ, ਸੁੰਦਰ ਅੰਗਨਾ ਤਬ ਗਹਿਲੀਨੀ, ਜਿਹੜੀਆਂ ਕੋਈ ਸੁੰਦਰ ਤ੍ਰੀਮਤਾ ਸੀ ਉਹਨਾਂ ਨੂੰ ਫੜ ਲਿਆ, ਭੂਖਨ ਪਟ ਯੁੱਤ ਬੈਸ ਨਵੀਨੀ, ਗਹਿਣਿਆਂ ਦੇ ਸਹਿਰ ਜਿਨ੍ਹਾਂ ਦੀ ਨਵੀਂ ਉਮਰ ਹੈ ਸੀ, ਦੋਹਰਾ ਸਰਬ ਪਠਾਨਨ ਮਾਰ ਕੇ, ਜਿੰਨੇ ਅਮਨਾਬਾਦੀ ਪਾਪੀ ਗੁਨਾਹੀ ਪਠਾਨਾਂ ਨੂੰ ਮਾਰ ਕੇ ਲੁੱਟਿਓ ਨਗਰ ਬਣਾਏ, ਮੁਗਲਾਂ ਨੇ ਬਣਾ ਸਵਾਰ ਕੇ ਅਮਨਾ ਸ਼ਹਿਰ ਵਾਦ ਨੂੰ ਚੰਗੀ ਤਰ੍ਹਾਂ ਲੁੱਟਿਆ ਪੁੱਟਿਆ, ਬਹੁਤ ਕੈਦ ਮੈਂ ਕਰ ਲਈਏ, ਬਹੁਤੇ ਕੈਦ ਵਿੱਚ ਵੀ ਕਹਿੰਦੇ ਪਾਲੇ ਬਨ ਲਏ, ਹਾਏ ਹਾਏ ਬਿਲ ਲਾਏ, ਉਹ ਕਹਿੰਦੇ ਹਾਏ ਹਾਏ ਕਰਕੇ ਬਿਰਲਾਪ ਕਰਦੇ ਚਾਂਗਰਾ ਮਾਰਦੇ, ਚੌਪਈ ਸ੍ਰੀ ਗੁਰ ਨੇ ਜੋ ਸ਼ਬਦ ਉਚਾਰਾ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੋ ਗੁਰੂ ਨਾਨਕ ਸਾਹਿਬ ਜੀ ਨੇ ਮੁਖੋਂ ਸ਼ਬਦ ਉਚਾਰਨ ਕੀਤਾ ਸੀ, ਬਹੁ ਖਾਨਨ ਪਰ ਕੀਨੀ ਮਾਰਾ, ਕਰਕੇ ਮੁਗਲਾਂ ਨੇ ਬੜੇ ਪਠਾਣਾ ਉੱਪਰ ਮਾਰ ਕੀਤੀ, ਤਿਨਕੇ ਪੀਰ ਫਕੀਰ ਜਸਬ, ਉਹਨਾਂ ਪਠਾਣਾ ਦੇ ਜਿਹੜੇ ਬੜੇ ਬੜੇ ਪੀਰ ਕਹਾਉਂਦੇ ਤੇ ਫਕੀਰ ਕਹਾਉਂਦੇ ਸੀ, ਗਏ ਦਬਕ ਨਹਿ ਉਕਸੇ ਤਬ ਹੀ, ਸਾਰੇ ਦਬਗੇ ਕਿਸੇ ਨੇ ਵੀ ਮੂੰਹ ਤਾਂ ਨੂੰ ਨੀ ਚੁੱਕਿਆ ਹੈ, ਐਸੋ ਕੌਣ ਸ਼ਕਤ ਧਰ ਭਾਰੀ, ਐਸਾ ਕਿਹੜਾ ਪੀਰ ਫਕੀਰ ਭਾਰੀ ਸ਼ਕਤੀ ਰੱਖਣ ਵਾਲਾ, ਜੋ ਗੁਰ ਬਚ ਕੇ ਟਿਕ ਹੈ ਅਗਾਰੀ, ਗੁਰੂ ਨਾਨਕ ਸਾਹਿਬ ਦੇ ਬਚਨਾਂ ਦੇ ਅੱਗੇ ਟਿਕ ਸਕੇ ਖੜ ਸਕੇ, ਜੇ ਮਿਲ ਕੋਟਿਕ ਹੋ ਹਿੱਟ ਟਾਨੇ, ਭਾਈ ਬਾਲਾ ਜੀ ਕਹਿੰਦੇ ਜੇ ਮਿਲ ਕੇ ਕਹਿੰਦੇ ਕਰੋੜਾਂ ਦੀ ਤਦਾਦ ਵੀ ਟਣਾਣੇ ਰਹਿਣੇ ਜੇ ਹੋ ਜਾਣ, ਕਿਉਂ ਸੂਰਜ ਕੀ ਪਾਏ ਸਮਾਨੇ, ਕਰੋੜਾਂ ਜਿਹੜੇ ਟਾਣੇ ਆ ਕਹਿੰਦੇ ਸੂਰਜ ਦੀ ਬਰਾਬਰੀ ਭਲਾ ਕਿਵੇਂ ਪਾ ਸਕਦੇ, ਫਤਿਹ ਪਾਏ ਪੁਰ ਲੂਟ ਕਨੇਰਾ, ਬਾਬਰ ਨੇ ਕਹਿੰਦੇ ਫਤਿਹ ਪ੍ਰਾਪਤ ਕਰਕੇ ਸ਼ਹਿਰ ਨੂੰ ਚੰਗੀ ਤਰ੍ਹਾਂ ਲੁੱਟਿਆ ਪੁੱਟਿਆ, ਚਾਏ ਕੋਸ ਦੁਆ ਕੀਨੋ ਡੇਰਾ, ਫਿਰ ਏਮਨਾਬਾਦ ਤੋਂ ਕੋਹ ਤੇ ਬਾਹਰ ਬਾਹਰ ਜਾ ਕੇ ਕੈਂਪ ਲਾ ਲਿਆ, ਡੇਰਾ ਲਾ ਲਿਆ, ਹਰਖਿਓ ਬਾਬਰ ਜੀਤ ਲੜਾਈ, ਇਸ ਤਰ੍ਹਾਂ ਕਹਿੰਦੇ ਜੰਗ ਦੀ ਲੜਾਈ ਜਿੱਤ ਕੇ ਬਾਬਰ ਬਹੁਤ ਖੁਸ਼ ਹੋ ਗਏ, ਪੁਨ ਫੇਰੀ ਸਭ ਥਾਨ ਦੁਹਾਈ, ਹਰ ਪਾਸੇ ਆਪਣੀ ਹਕੂਮਤ ਦੀ ਜਿਹੜੀ ਫੇਰ ਦੁਹਾਈ ਫੇਰਤੀ ਵੀ ਮੇਰੇ ਹੁਕਮ ਨੂੰ ਤੇ ਇੱਧਰ ਜਿਹੜਾ ਹੋਊਗਾ ਜਿਵੇਂ ਆ ਪਠਾਣਾ ਨਾਲ ਹੋਈ ਉਸੇ ਤਰ੍ਹਾਂ ਉਹਦੇ ਨਾਲ ਹੋਏਗੀ, ਇਸ ਤਰ੍ਹਾਂ ਹਰ ਪਾਸੇ ਆਪਣੀ ਹਕੂਮਤ ਦੀ ਆਗਿਆ ਫੇਰ ਦਿੱਤੀ ਹੈ, ਦੁਹਾਈ ਫੇਰ ਦਿੱਤੀ, ਇੱਥੇ ਪ੍ਰਸੰਗ ਸੰਪੂਰਨ ਹੋਇਆ ਹੈ। ਇਸ ਤੋਂ ਬਾਅਦ ਜਿਵੇਂ ਏਮਨਾਬਾਦੀਆਂ ਦੇ ਨਾਲ ਬੜੀ ਦੁੱਖ ਭਰੀ ਘੜੀ ਬੀਤੀ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਜਿੱਥੇ ਬਾਬਰ ਦਾ ਕੈਂਪ ਲੱਗਿਆ ਉੱਥੇ ਨਾਲ ਹੀ ਚਲੇ ਗਏ ਸੀ, ਜਿਵੇਂ ਉਹਨਾਂ ਨੂੰ ਫਿਰ ਬਾਬਰ ਨੂੰ ਕਹਿ ਕੇ ਵਾਪਸ ਛਡਾ ਕੇ ਲਿਆਂਦਾ। ਉਹ ਜਿਵੇਂ ਪ੍ਰਸੰਗ ਅੱਗੇ ਆਏਗਾ ਉਹ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇਸੇ ਸੰਬੰਧ ਵਿੱਚ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਤੋਂ ਹੋਰ ਕਈ ਸ਼ਬਦ ਉਚਾਰਨ ਕੀਤੇ ਸਨ, ਉਹਨਾਂ ਦਾ ਵੀ ਵਿਚਾਰ ਅਗਲੇ ਦਿਨਾਂ ਵਿੱਚ ਹੀ ਆਏਗਾ। ਉਹ ਆਪਾਂ ਰਲ ਮਿਲ ਕੇ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਫਤਿਹ ਪਾਏ ਪੁਰ ਲੂਟ ਕਨੇਰਾ, ਜਾਏ ਕੋਸ ਦੁਆ ਕੀਨੋ ਡੇਰਾ, ਹਰਖਿਓ ਬਾਬਰ ਜੀਤ ਲੜਾਈ, ਪੁਨ ਫੇਰੀ ਸਭ ਥਾਨ ਦੁਹਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਵਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਵਿੰਦ ਹੇ ਗੁਣ ਨਿਦਾਨ ਜਾਂ ਕੈ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ ਹੇ ਸੰਤਾਂ ਕੈ ਸਦਾ ਸੰਗ ਨਿਦਾਰਾਇਆ ਆਧਾਰ ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋ ਆਏ ਪ੍ਰਭ ਸ਼ਰਣਾਂਗਤੀ ਕਿਰਪਾ ਨਿਦ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਾਰ ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਾਰ ਤੂੰ ਠਾਕੁਰ